ਸਤਿਗੁਰੂ ਅਮਰਦਾਸ ਪਦ ਬੰਦ ਰਾਮਦਾਸ ਅਰਜਨ ਗੁਰੂ ਵਰ ਸ੍ਰੀ ਹਰਗੋਬਿੰਦ ਹਰੀ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਸ਼੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿਨ ਸੰਤਨ ਕੋ ਵੰਦਨਾ ਸਿਰ ਚਰਨਨ ਪਰਤਾਰ ਇਕ ਅੰਕਾਰਾ ਸਤਿਗੁਰੂ ਤਿਹੇ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸਾਹਿਬ ਜੀਓ ਦੋਹਰਾ ਸ੍ਰੀ ਗੁਰ ਪਗ ਹੈ ਕੀ ਲਿਖਾ ਮਨ ਦਾਨੋ ਢਿੱਗ ਕੀਨ ਮੋਹਾਦਿਕ ਪਟ ਪਿਟਤ ਨਹਿ ਰੱਖਹਿਗੇ ਲੱਖ ਦੀਨ ਸ੍ਰੀ ਗੁਰ ਪਗ ਹੈ ਕੀ ਲਿਖਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ ਅੰਮ੍ਰਿਤ ਵੇਲੇ ਤੋਂ ਹੀ ਗੁਰੂ ਮਹਾਰਾਜ ਦੀ ਹਜ਼ੂਰੀ ਵਿਖੇ ਸੁੰਦਰ ਦੀਵਾਨ ਸਜ ਰਿਹਾ ਹੈ। ਗੁਰਬਾਣੀ ਸਰੂਪ ਸਤਿਗੁਰੂ ਜੀ ਦੀ ਪ੍ਰਕਾਸ਼ ਸੇਵਾ ਤੋਂ ਉਪਰੰਤ ਗੁਰਬਾਣੀ ਦਾ ਪਾਠ ਜਾਪ ਅਤੇ ਗੁਰਬਾਣੀ ਦੇ ਹੀ ਸੰਗੀਤ ਦੇ ਨਿਯਮਾਂ ਵਿੱਚ ਕੀਰਤਨ ਹੋਇਆ ਹੈ, ਜਿਨ੍ਹਾਂ ਸਤਿਗੁਰਾਂ ਨੇ ਇਹ ਗੁਰਬਾਣੀ ਦੇ ਕੀਰਤਨ ਦੀ ਪ੍ਰਥਾ ਕਾਇਮ ਕੀਤੀ ਹੈ। ਉਸੇ ਗੁਰੂ ਨਾਨਕ ਸਾਹਿਬ ਜੀ ਦਾ ਸੋਹਣਾ ਇਤਿਹਾਸ ਆਪਾਂ ਲੜੀਵਾਰ ਰੂਪ ਵਿੱਚ ਸਰਵਣ ਕਰ ਰਹੇ ਹਾਂ ਅਤੇ ਲਾਹਾ ਹਾਸਲ ਕਰ ਰਹੇ ਹਾਂ। ਕੱਲ੍ਹ ਦੇ ਇਤਿਹਾਸ ਵਿੱਚ ਜਿਵੇਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਜੋ ਸੱਸ ਸਹੁਰਾ ਚੰਦੋ ਰਾਣੀ ਹੈ ਉਹਨਾਂ ਨੇ ਆ ਕੇ ਆਪ ਜੀ ਨੂੰ ਕੁਝ ਐਸੇ ਲਫ਼ਜ਼ ਹੋਏ ਜੋ ਨਹੀਂ ਕਹਿਣ ਯੋਗ ਸਨ। ਸਤਿਗੁਰੂ ਜੀ ਨੇ ਸੰਸਾਰੀ ਸੰਬੰਧ ਜਾਣ ਕੇ ਅੱਗੇ ਉਹਨਾਂ ਨੂੰ ਕੁਝ ਵੀ ਨਹੀਂ ਕਿਹਾ ਹੈ। ਅਖੀਰੀ ਨਾਰਾਜ਼ ਹੋਏ ਹੋਏ ਮੂਲ ਚੰਦ ਕਹਿੰਦਾ ਵੀ ਇਸ ਪੁੱਤਰੀ ਸੁਲੱਖਣੀ ਹੁਣ ਇੱਥੇ ਤੇਰਾ ਰਹਿਣ ਬਹੁਤ ਕਠਿਨ ਹੈ, ਕਿਉਂਕਿ ਮਾਲਕ ਤੇਰੇ ਜਿਹੜੇ ਆ ਉਹ ਤਾਂ ਫਕੀਰ ਬਣ ਗਏ, ਸਾਧੂ ਬਣ ਗਏ, ਕਿਸ ਤਰ੍ਹਾਂ ਨਿਭਾ ਹੋਵੇਗਾ। ਚੱਲ ਆਪਣੇ ਬਟਾਲੇ ਸ਼ਹਿਰ ਸਾਡੇ ਘਰ ਵਿੱਚ, ਉੱਥੇ ਤੇਰੇ ਬੱਚਿਆਂ ਦਾ ਪਾਲਣ ਪੋਸ਼ਣ ਹੋ ਜਾਏਗਾ। ਬਾਕੀ ਇੱਥੇ ਇਹਨਾਂ ਦਾ ਕੌਣ ਹੈ? ਇਸ ਤਰ੍ਹਾਂ ਦੇ ਜਦੋਂ ਬਚਨ ਕਹਿਆ ਨਾਨਕੀ ਜੀ ਬੋਲ ਪਏ ਵੀ ਐਸਾ ਕਿਉਂ ਹੋਵੇ, ਇੱਥੇ ਸਭ ਕੁਛ ਹੈਗਾ ਹੈ। ਪਰਮੇਸ਼ਰ ਨੇ ਸਾਨੂੰ ਬਹੁਤ ਕੁਛ ਖੁੱਲ੍ਹਾ ਗੁਫਾ ਬਖਸ਼ਿਆ, ਰਲ ਮਿਲ ਕੇ ਅਸੀਂ ਸ਼ਕੀ ਸ਼ਿਕਾਰੀ ਜਾਵਾਂਗੇ। ਪਰ ਇਹ ਚੰਦੋ ਰਾਣੀ ਅਤੇ ਮੂਰਚੰਦ ਨਹੀਂ ਮੰਨੇ ਹੈ। ਅਖੀਰੀ ਫਿਰ ਜੈ ਰਾਮ ਨੇ ਕਿਹਾ ਵੀ ਚਲੋ ਜੇ ਤੁਸੀਂ ਪਰਿਵਾਰ ਨੂੰ ਲੈ ਕੇ ਜਾਣਾ ਹੀ ਹੈ ਤਾਂ ਜਿਹੜਾ ਸ੍ਰੀ ਚੰਦ ਹੈ ਉਹ ਸਾਡੇ ਕੋਲ ਰਹਿਣ ਦਿਓ। ਬਹੁਤਾ ਕਹਿਣ ਤੋਂ ਬਾਅਦ ਫਿਰ ਕਿਤੇ ਮੰਨੇ ਨੇ ਵੀ ਚਲੋ ਇਹ ਇੱਥੇ ਰਹਿ ਜਾਂਦੇ ਨੇ। ਇਸ ਤਰ੍ਹਾਂ ਆਪਣੀ ਸਪੁੱਤਰੀ ਨੂੰ ਨਾਲ ਲੈ ਕੇ ਇਹ ਬਟਾਲੇ ਸ਼ਹਿਰ ਆਪਣੇ ਘਰ ਵਿੱਚ ਚਲਿਆ ਗਿਆ। ਇਸ ਤਰ੍ਹਾਂ ਦਾ ਜਿਹੜਾ ਪ੍ਰਸੰਗ ਹੈ ਆਪਾਂ ਕੱਲ੍ਹ ਦੇ ਦੀਵਾਨ ਬੜੇ ਵਿਸਥਾਰ ਨਾਲ ਸਰਵਣ ਕਰੀ ਲਿਆ ਸੀ। ਅੱਜ ਜਿਵੇਂ ਰਾਏ ਭੋਏ ਦੀ ਤਲਵੰਡੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਅਵਤਾਰ ਧਾਰਨ ਵਾਲੇ ਨਗਰ ਵਿੱਚ ਕਿਸੇ ਨੇ ਜਾ ਕੇ ਗੁਰੂ ਮਹਾਰਾਜ ਦੇ ਸਾਧੂ ਬਣਨ ਦੀ ਖਬਰ ਸਾਰ ਦੇ ਦਿੱਤੀ, ਮੋਦੀ ਖਾਨਾ ਵੀ ਛੱਡ ਦਿੱਤਾ ਹੈ ਅਤੇ ਸੁਲਤਾਨਪੁਰ ਵਿੱਚ ਵੀ ਰਹਿਣਾ ਛੱਡ ਦਿੱਤਾ, ਬਾਹਰ ਕਿਤੇ ਜਾ ਕੇ ਬੈਠੇ ਜੰਗਲ ਵਿੱਚ, ਕਫਨੀ ਜੀ ਗਲ ਵਿੱਚ ਪਾਈ ਹੈ ਅਤੇ ਕਿਸੇ ਨਾ ਕੋਈ ਉਹ ਵਾਹ ਵਾਸਤਾ ਨਹੀਂ ਰੱਖਦੇ। ਇਹ ਖਬਰ ਸੁਣ ਕੇ ਜਿਵੇਂ ਮਾਤਾ ਪਿਤਾ ਬਹੁਤ ਹੀ ਘਬਰਾਹਟ ਵਿੱਚ ਆਏ ਅਤੇ ਭਾਈ ਮਰਦਾਨਾ ਜੀ ਨੂੰ ਖਬਰ ਸਾਰ ਲੈਣ ਲਈ ਭੇਜਿਆ। ਜਿਵੇਂ ਗੁਰੂ ਮਹਾਰਾਜ ਦੇ ਕੋਲ ਮਾਤਾ ਪਿਤਾ ਦਾ ਭੇਜਿਆ ਹੋਇਆ ਮਰਦਾਨਾ ਆਇਆ, ਸਤਿਗੁਰੂ ਨਾਲ ਬਚਨ ਵਿਲਾਸ ਹੋਏ। ਉਹ ਅੱਜ ਦੇ ਦੀਵਾਨ ਵਿੱਚ ਸਾਰਾ ਪ੍ਰਸੰਗ ਬੜੇ ਵਿਸਥਾਰ ਨਾਲ ਖੋਲ੍ਹ ਖੋਲ੍ਹ ਕੇ ਆ ਰਿਹਾ ਹੈ। ਜਿਵੇਂ ਆਉਂਦਾ ਆਪਾਂ ਸਾਰੇ ਮਨ ਲਾ ਕੇ ਸੁਣੀਏ ਜੀ। ਸ੍ਰੀ ਗੁਰ ਪਗ ਹੈ ਕੀ ਲਿਖਾ। ਕਵੀ ਸੰਤੋਖ ਸਿੰਘ ਜੀ ਕਹਿੰਦੇ, ਹੇ ਸਰੋਤਾ ਜਨੋ, ਜੋ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਸੋਹਣੇ ਚਰਨ ਹਨ, ਉਹਨਾਂ ਚਰਨਾਂ ਦਾ ਜਿਹੜਾ ਧਿਆਨ ਹੈ, ਇਹ ਤਾਂ ਜਿਵੇਂ ਉਹ ਚੱਕੀ ਦੇ ਵਿੱਚ ਪੁੜਾਂ ਦੇ ਵਿਚਕਾਰ ਇੱਕ ਕੀਲੀ ਜੀ ਹੁੰਦੀ ਹੈ ਜਿਹਦੇ ਆਸਰੇ ਜਿਹੜੀ ਚੱਕੀ ਦੇ ਪੁੜ ਹੈ ਦੋਵੇਂ ਟਿੱਕੇ ਰਹਿੰਦੇ, ਇੱਧਰ ਉੱਧਰ ਨਹੀਂ ਹੁੰਦੇ। ਉਹ ਕਿੱਲ ਜਿਹਾ ਹੁੰਦਾ ਇੱਕ ਵਿਚਾਲੇ, ਸੋ ਉਹਨੂੰ ਕੀਲੀ ਕਹਿ ਦਿੰਦੇ ਹਨ। ਅਤੇ ਉਹਦੇ ਵਿਚਕਾਰ ਪੁੜਾਂ ਦੇ ਇੱਕ ਲੱਕੜੀ ਉਹ ਬਣਾਈ ਹੁੰਦੀ, ਉਹਦੇ ਵਿੱਚ ਵੀ ਸੁਰਾਖ ਜਿਹਾ ਕੱਢਿਆ ਹੁੰਦਾ, ਉਹਨੂੰ ਬਿੱਲੀ ਕਹਿੰਦੇ ਨੇ। ਇਹ ਗੱਲ ਤਾਂ ਨਾ ਕੀਲੀ ਦਾ ਪਤਾ ਨਾ ਬਿੱਲੀ ਦਾ, ਕਿਉਂਕਿ ਉਹ ਸਾਰਾ ਕੁਝ ਜਿਹੜਾ ਹੁਣ ਮਸ਼ੀਨੀ ਹੋ ਗਿਆ ਹੈ, ਇਸ ਕਰਕੇ ਉਹ ਘਰਾਂ ਵਿੱਚ ਪਹਿਲਾਂ ਇਹ ਚੱਕੀਆਂ ਜਿਹੀਆਂ ਹੁੰਦੀਆਂ ਸੀ। ਉਹਨਾਂ ਦੇ ਵਿਚਾਰ ਇੱਕ ਕਿੱਲ ਜਿਹਾ ਹੁੰਦਾ ਸੀ, ਉਹਨੂੰ ਕੀਲੀ ਕਹਿ ਦਿੰਦੇ ਸਨ। ਉਹ ਮਹਾਰਾਜ ਦੇ ਜਿਹੜੇ ਚਰਨਾਂ ਕਮਲਾਂ ਦਾ ਧਿਆਨ ਹੈ, ਇਹ ਤਾਂ ਜਿਵੇਂ ਚੱਕੀ ਦੇ ਵਿੱਚ ਉਹ ਕੀਲੀ ਜੀ ਹੁੰਦੀ, ਉਹਦੇ ਸਦਰਸ ਹੈ। ਮਨ ਦਾਨੋ ਢਿੱਗ ਕੀਨ। ਕਵੀ ਜੀ ਕਹਿੰਦੇ, ਆਪਣਾ ਜਿਹੜਾ ਮੇਰਾ ਮਨ ਹੈ ਨਾ, ਇਹ ਜਿਵੇਂ ਕਹਿੰਦੇ ਅੰਨ ਦਾ ਦਾਣਾ ਹੋਵੇ, ਇਹ ਮੇਰਾ ਮਨ ਦਾਣੇ ਵਰਗਾ ਹੈ। ਵੀ ਜਿਵੇਂ ਮਨ ਨੂੰ ਮੈਂ ਆਪਣੇ ਮਹਾਰਾਜ ਦੇ ਚਰਨਾਂ ਕਮਲਾਂ ਦੇ ਧਿਆਨ ਰੂਪੀ ਕਿੱਲੀ ਦੇ ਨੇੜੇ ਕੀਤਾ ਹੈ। ਮੋਹਾਦਿਕ ਪਟ ਭੇਟਤ ਨਹਿ। ਕਿ ਜਿਹੜਾ ਕਿੱਲੀ ਦੇ ਨੇੜੇ ਰਹਿਣ ਵਾਲਾ ਦਾਣਾ ਹੁੰਦਾ ਹੈ, ਉਹਨੂੰ ਚੱਕੀ ਦੇ ਪੁੜ ਨਹੀਂ ਪੀਂਦੇ। ਆਸੇ ਪਾਸੇ ਦੋਵੇਂ ਪੁੜਾਂ ਵਿੱਚ ਆਪੋ ਵਿੱਚ ਹੀ ਟੱਕਰ ਵੱਜਦੀ, ਰਗੜ ਵੱਜਦੀ ਰਹਿੰਦੀ ਹੈ। ਅਤੇ ਜਿਹੜੇ ਚੱਕੀ ਦੇ ਕਿੱਲੀ ਦੇ ਨੇੜੇ ਦਾਣੇ ਹੁੰਦੇ, ਉੱਥੇ ਉਹ ਪੁੜ ਨਹੀਂ ਭਿੜਦੇ, ਉੱਥੇ ਰਗੜ ਨਹੀਂ ਖਾਂਦੇ ਹੁੰਦੇ, ਕਿਉਂਕਿ ਉੱਥੇ ਕੀ ਗੱਲਾ ਪੈਂਦਾ ਹੁੰਦਾ, ਉਹ ਥਾਂ ਜਿਹਾ ਥੋੜ੍ਹਾ ਜਿਹਾ ਉੱਚਾ ਹੁੰਦਾ ਹੈ। ਅਤੇ ਉੱਥੋਂ ਫਿਰ ਉਹ ਦਾਣੇ ਅੱਗੇ ਪਾਸੇ ਹੇਠਾਂ ਖਿੜਦੇ ਹੁੰਦੇ ਨੇ। ਇਸ ਕਰਕੇ ਕਹਿੰਦੇ ਵੀ ਜਿਵੇਂ ਉਹ ਦੋ ਪੁੜ ਜਿਹੜੇ ਆ ਨਾ, ਆਪੋ ਵਿੱਚ ਹੀ ਰਗੜ ਜੀ ਖਾਂਦੇ, ਟੱਕਰ ਜੀ ਵੱਜਦੀ ਹੁੰਦੀ ਹੈ। ਉਹ ਕੀਲੀ ਦੇ ਨੇੜੇ ਨਹੀਂ ਉਹਨਾਂ ਦੀ ਟੱਕਰ ਦੀ ਕੋਈ ਉਹ ਇਸ ਤਰ੍ਹਾਂ ਖਤਰਾ ਹੁੰਦਾ ਹੈ। ਇਸ ਕਰਕੇ ਕਹਿੰਦੇ ਇੱਧਰ ਜਿਹੜੇ ਮੋਹ ਆਦਿਕ ਹੈ ਨਾ ਪੁੜ, ਇਹ ਕਹਿੰਦੇ ਮਹਾਰਾਜ ਦੇ ਚਰਨਾਂ ਕਮਲਾਂ ਰੂਪ ਕੀਲੀ ਦੇ ਨੇੜੇ ਨਹੀਂ, ਇਹ ਟੱਕਰ ਮਾਰਦੇ। ਇਹ ਨੀ ਭਿੜਦੇ ਨੀ ਤੰਗ ਕਰਦੇ ਹਨ, ਰੱਖ ਹੈਗੇ ਲੱਖ ਦੀਨ। ਗੁਰੂ ਮਹਾਰਾਜ ਜਿਹੜੇ ਹੈ ਨਾ ਚਰਨਾਂ ਦੇ ਮਾਲਕ, ਵੀ ਮੈਨੂੰ ਕਵੀ ਨੂੰ ਵੀ ਇਹਨੇ ਆਪਣੇ ਮਨ ਦਾਣੇ ਨੂੰ ਮਨ ਨੂੰ ਸਾਡੇ ਚਰਨਾਂ ਕਮਲਾਂ ਦੇ ਧਿਆਨ ਵਿੱਚ ਲਾਇਆ ਹੈ, ਜਾਣ ਕੇ ਮੈਨੂੰ ਵੀ ਮਹਾਰਾਜ ਕਹਿੰਦੇ ਮੋਹ ਵਾਲਕ ਜਿਹੜੇ ਪੁੜ ਹੈ, ਜਿਹਨਾਂ ਕਰਕੇ ਜੀਵ ਮਨ ਦਾਣਾ ਘਿਸ ਰਿਹਾ, ਜਾਣੀ ਇਹ ਔਖਾ ਹੋ ਰਿਹਾ ਹੈ, ਮਲਿਆ ਜਾ ਰਿਹਾ ਹੈ, ਮੈਨੂੰ ਦੀਨ ਜਾਣ ਕੇ ਸਤਿਗੁਰੂ ਜਾਣ ਲੈਣਗੇ, ਬਚਾ ਲੈਣਗੇ ਜੀ। ਸ੍ਰੀ ਬਾਲਾ ਸੰਦੁਰ ਵਾਚ ਚੌਪਈ ਬਾਲਾ ਕਹਿ ਸੁਣੋ ਸ੍ਰੀ ਅੰਗਦ। ਭਾਈ ਬਾਲਾ ਜੀ ਕਹਿਣ ਲੱਗੇ, ਹੇ ਸੋਭਾ ਵਾਲੇ ਗੁਰੂ ਅੰਗਦ ਸਾਹਿਬ ਮਹਾਰਾਜ ਜੀ, ਅਗਲਾ ਜਿਹੜਾ ਇਤਿਹਾਸ ਅਗਲੀ ਕਥਾ ਸੁਣਾਓ ਜੀ। ਸ੍ਰੀ ਗੁਰ ਕਥਾ ਦੈਨ ਸੁਖ ਸੰਪਦ। ਗੁਰੂ ਨਾਨਕ ਸਾਹਿਬ ਜੀ ਦੀ ਸੋਹਣੀ ਕਥਾ ਹੈ, ਦੇਵੀ ਸੰਪਦਾ ਜਿਹੜੀ ਉਹਨੂੰ ਦੇਣ ਵਾਲੀ ਹੈ, ਭਾਵ ਜਿਹੜਾ ਸਤ ਸੰਤੋਖ ਦਇਆ ਧੀਰਜ ਹੈ, ਇਹਨੂੰ ਦਇਆ ਦੇਵੀ ਸੰਪਦਾ ਕਿਹਾ ਜਾਂਦਾ ਹੈ। ਕਾਮ ਕ੍ਰੋਹ ਲੋਭ ਮੋਹ ਹੰਕਾਰ ਇਹਨਾਂ ਨੂੰ ਆਸਰੀ ਸੰਪਦਾ ਕਿਹਾ ਜਾਂਦਾ ਹੈ, ਜਾਂ ਸੁਰੀ ਅਤੇ ਆਸਰੀ ਸੰਪਦਾ। ਸੁਰੀ ਸਤ ਸੰਤੋਖ ਆਦਿਕ ਅਤੇ ਆਸਰੀ ਕਾਮ ਕ੍ਰੋਹ ਲੋਭ ਮੋਹ ਆਦਿਕ। ਇੱਥੇ ਦੈਵੀ ਸੰਪਦਾ ਜਿਹੜੀ ਪਰਮੇਸ਼ੁਰ ਦੀ ਪ੍ਰਾਪਤੀ ਕਰਨ ਵਾਲੀ ਭੂਤੀ ਹੈ, ਸਤ ਸੰਤੋਖ ਦਇਆ ਧੀਰਜ ਖੇਮਾ ਆਦਿਕ ਹੀ ਹੈ। ਉਹ ਕਹਿੰਦੇ ਜਿਹੜੀ ਗੁਰੂ ਮਹਾਰਾਜ ਦੀ ਕਥਾ ਹੈ, ਇਹ ਦੈਵੀ ਸੰਪਦਾ ਨੂੰ ਦੇਣ ਵਾਲੀ ਹੈ, ਸਤ ਸੰਤੋਖ ਦਇਆ ਤੀਰ ਆਦਿ ਗੁਣਾਂ ਨੂੰ ਬਖਸ਼ਿਸ਼ ਕਰਨ ਵਾਲੀ ਹੈ। ਇਸ ਬਾਸੁਰ ਰਾਜਹਿ ਉਦਿਆਨ। ਗੁਰੂ ਨਾਨਕ ਸਾਹਿਬ ਮਹਾਰਾਜ ਦਿਨ ਹੋਵੇ ਰਾਤ ਹੋਵੇ, ਉਹ ਜੰਗਲ ਬੀਆਬਾਨ ਵਿੱਚ ਹੀ ਬਰਾਜਦੇ ਰਹਿੰਦੇ ਹਨ, ਜਿਸ ਦਰਸ਼ਨ ਦੁੱਖ ਦਾਰਿਦ ਹਨ। ਗੁਰੂ ਅੰਗਦ ਸਾਹਿਬ ਮਹਾਰਾਜ ਜਿਸ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਕੀਜੀਆਂ, ਦੁੱਖ ਵੀ ਦਰਿਦਰ ਵੀ ਨਾਸ ਹੋ ਜਾਂਦੇ ਹਨ। ਭਗਤ ਜਗਤ ਮਹਿ ਮਗ ਪ੍ਰਗਟਾਵਨ। ਨਾਨਕ ਸਾਹਿਬ ਮਹਾਰਾਜ ਜੀ ਨੇ ਸੰਸਾਰ ਦੇ ਵਿੱਚ ਵੀ ਜਿਹੜਾ ਭਗਤੀ ਦਾ ਰਸਤਾ ਹੈ ਉਹ ਪ੍ਰਗਟ ਕਰੀਏ। ਕੁਮਤ ਕੁਪੰਥ ਕੁਦੰਬ ਮਿਟਾਵਨ। ਜਿਹੜੀ ਖੋਟੀ ਮਤ ਅਸ਼ਰਾਬੀ ਕੁਬਾਬਾਂ ਪੀਣੀਆਂ ਬੇਈਮਾਨੀਆਂ ਧੋਖੇ ਠੱਗੀਆਂ ਮਾਰਨੀਆਂ, ਇਹ ਤੇ ਖੋਟਾ ਜਿਹੜਾ ਰਸਤਾ ਹੈ, ਭੈੜੇ ਰਸਤੇ ਚੱਲਣਾ, ਕੁਸੰਗਤ ਵੱਲ ਨੂੰ, ਕਲਬਾਂ ਵੱਲ ਨੂੰ, ਭਗਤ ਸਿੰਘ ਦੇ ਡੇਰੇ, ਹੋਰ ਇੱਧਰ ਪੁੱਠੇ ਜਿੰਨੇ ਹੈਗੇ ਮਲੇਰ ਕੋਲੇ ਆਲੇ ਆਲੇ, ਕਿ ਜਿਹੜੇ ਸਾਰੇ ਖੋਟੇ ਰਸਤੇ ਹੈ ਜਿਹਨਾਂ ਕਰਕੇ ਮਨੁੱਖ ਦੁਖੀ ਹੁੰਦਾ ਹੈ, ਉਹ ਜਿਹੜੇ ਖੋਟੇ ਰਸਤੇ ਹੈ, ਮਾੜੇ ਰਸਤੇ ਹੈ, ਤੇ ਭੈੜਾ ਜਿਹੜਾ ਪਖੰਡੇ ਨੂੰ ਮਿਟਾਉਣ ਵਾਸਤੇ। ਕੀਰਤ ਨਾਮ ਪ੍ਰਤਾਪ ਵਧਾਵਨ। ਹਾਂ, ਨਾਮ ਦਾ ਪ੍ਰਤਾਪ ਤੇ ਨਾਮ ਦੀ ਕੀਰਤੀ ਵਧਾਉਣ ਵਾਸਤੇ। ਸ਼ੁਭ ਮਾਰਗ ਮਾਨਵ ਕੋ ਪਾਵਨ। ਸਾਰੇ ਜਿਹੜੇ ਮਾੜੇ ਪੁਰਸ਼ ਹਨ ਉਹਨਾਂ ਨੂੰ ਚੰਗੇ ਰਸਤੇ ਭਾਵ ਭਗਤੀ ਦੇ ਪਾਉਣ ਵਾਸਤੇ। ਇਹ ਬਿਦ ਕੀ ਇੱਛਾ ਉਰ ਧਾਰੀ। ਇਸ ਤਰ੍ਹਾਂ ਦੀ ਜਿਹੜੀ ਇੱਛਾ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਮਨ ਅੰਦਰ ਬੜੀ ਚੰਗੀ ਸ਼ੁਭ ਇੱਛਾ ਧਾਰਨ ਕੀਤੀ ਹੈ, ਵੀ ਇਹ ਖੋਟਾ ਰਸਤਾ ਹਟਾਈਏ, ਇਸੇ ਤਰ੍ਹਾਂ ਜਿਹੜੇ ਪਖੰਡ ਕਰ ਰਹੇ ਹੈ ਇਹਨੂੰ ਖਤਮ ਕਰੀਏ, ਇਸੇ ਤਰ੍ਹਾਂ ਜਿਹੜੀ ਖੋਟੀ ਮਤ ਇਹਨੂੰ ਵੀ ਦੂਰ ਕਰੀਏ। ਜਪ ਹੈ ਨਾਮ ਜਿਹ ਸੰਤ ਮੁਰਾਰੀ। ਪਰਮੇਸ਼ਰ ਰੂਪ ਜੋ ਗੁਰੂ ਨਾਨਕ ਸਾਹਿਬ ਜੀ ਹਨ, ਇਹਨਾਂ ਦਾ ਨਾਮ ਸਾਧੂ ਸੰਤ ਜਪਦੇ ਹਨ। ਮਾਨਨ ਮਨ ਕੋ ਹਾਨਨ ਮਨ। ਜਿਹੜੇ ਕੋਈ ਮਾਣ ਕਰਨ ਵਾਲੇ ਉਹਨਾਂ ਦੇ ਮਨਾਂ ਦਾ ਮਾਨ ਨਾਸ਼ ਕਰਨ ਵਾਲੇ ਹਨ। ਦੀਨਨ ਕੋ ਤਾਰਨ ਭਗਵਾਨ। ਗਰੀਬਾਂ ਨੂੰ ਤਾਰਨ ਵਾਸਤੇ ਖਟ ਭਗਾਂ ਸਪਨ ਭਗਵਾਨ ਵਨ ਪਰਮੇਸ਼ਰ ਸਵਾਨ ਹਨ ਗੁਰੂ ਨਾਨਕ ਸਾਹਿਬ ਜੀ। ਦੋਹਰਾ ਜਿਸ ਕੀ ਕਰਨਾ ਤੇ ਮੁਚ ਹੈ। ਬਾਲਾ ਜੀ ਤਥਾ ਕਵੀ ਸੰਤੋਖ ਸਿੰਘ ਜੀ ਕਹਿੰਦੇ, ਜਿਸ ਗੁਰੂ ਨਾਨਕ ਦੀ ਕਿਰਪਾ ਕਰਕੇ ਕਲ ਕੇ ਕਲਖ ਕਲੇਸ਼, ਜਿਹੜੇ ਕਲਯੁਗ ਦੇ ਵੇਲੇ ਜਿਹੜੇ ਪਾਪ ਹੈ ਤੇ ਝਗੜੇ ਹੈ, ਇਹਨਾਂ ਤੋਂ ਜੀਵ ਛੁੱਟ ਜਾਣ। ਕੁਛ ਕਾਲ ਬੀਤਤ ਪਇਓ। ਇਸ਼ਾਰਾ ਕੀਆ ਇਸ ਤਰ੍ਹਾਂ ਮਹਾਰਾਜ ਨੂੰ ਵਿਚਾਰ ਕਰਦਿਆਂ ਇੱਛਾ ਰੱਖਦਿਆਂ ਕੁਝ ਕੁ ਸਮਾਂ ਲੰਘਿਆ ਹੈ। ਧਰੇ ਦੇਹ ਅਸ ਬੇਸ, ਆਪਣੇ ਸਰੀਰ ਤੇ ਇਹੋ ਜਿਹਾ ਜਿੱਥੇ ਜਿਹੋ ਜਿਹਾ ਪਿੱਛੇ ਕਥਨ ਕੀਤਾ, ਗਲੇ ਵਿੱਚ ਖਸ਼ਨੀ ਜੀ ਪਾਈ ਹੈ, ਦੋ ਗਜ ਦਾ ਪਰਨਾ ਜਾਂ ਸੀਸ ਤੇ ਬੰਨੇ, ਉੱਪਰ ਚਾਦਰੇ ਦੀ ਬੁੱਕਲ ਜੀ ਮਾਰੀ ਹੋਈ ਹੈ, ਇਹੋ ਜਿਹਾ ਲਿਬਾਸ ਧਾਰਿਆ ਮਹਾਰਾਜ ਨੂੰ ਕੋਈ ਸਮਾਂ ਬੀਤਿਆ ਹੈ। ਚੌਪਈ ਸਭ ਹੈ ਬਿਲੋਕੀ ਵਿਦ ਨਰ ਕਾਹੀ। ਕਿਸੇ ਸੁਲਤਾਨ ਪੁਰਸ਼ ਦੇ ਕੁਛ ਸੁਲਤਾਨਪੁਰ ਦੇ ਪੁਰਸ਼ ਨੇ ਕਹਿੰਦੇ ਇਸ ਤਰ੍ਹਾਂ ਦੀ ਸਾਰੀ ਵਿਧੀ ਦੇਖੀ, ਮਹਾਰਾਜ ਨੇ ਗਲ ਵਿੱਚ ਖਪਨੀ ਜੀ ਪਾ ਲਈ ਹੈ, ਦੋ ਗਜ ਪਰਨਾ ਜਾ ਸਿਰ ਤੇ ਬੰਨ ਲਿਆ, ਜੰਗਲ ਵਿੱਚ ਜਾ ਬੈਠੇ ਆ, ਸਾਰਾ ਕੁਛ ਦੇਖਿਆ ਕਿਸੇ ਪੁਰਸ਼ ਨੇ। ਭਨੀ ਖਬਰ ਤਲਵੰਡੀ ਤਾਹੀ, ਸਾਰੀ ਜਿਹੜੀ ਖਬਰ ਸਾਰ ਹੈ ਗੁਰੂ ਮਹਾਰਾਜ ਦੇ ਅਵਤਾਰ ਧਾਰਨ ਵਾਲੇ ਜਨਮ ਨਗਰ ਰਾਏ ਭੋਏ ਤਲਵੰਡੀ ਜਾ ਆਖੀ ਹੈ ਕਾਲੂ ਤੇ ਤ੍ਰਿਪਤਾ ਜੀ ਨੂੰ। ਸੁਣ ਪਰਵਾਰ ਹੈ ਪਰਿਓ ਖਬਾਰੂ, ਗੁਰੂ ਨਾਨਕ ਸਾਹਿਬ ਦਾ ਜਿਹੜਾ ਪਰਿਵਾਰ ਹੈ ਭਾ ਮਾਤਾ ਪਿਤਾ, ਇਹ ਖਬਰ ਨੂੰ ਸੁਣ ਕੇ ਉਹ ਪੁਰਸ਼ ਤੋਂ ਸਾਰਿਆਂ ਵਿੱਚ ਹੀ ਖਰਬਲਾਟ ਪੈ ਗਿਆ, ਘਬਰਾਹਟ ਵਿੱਚ ਹੀ ਆ ਗਏ ਵੀ ਆਹ ਕੀ ਹੋ ਗਿਆ ਹੈ। ਚੰਨ ਬਨ ਬਨ ਜਹ ਹਨਿਓ ਨਿਹਾਰੂ, ਇਉਂ ਹੀ ਗੱਲ ਹੋਈ ਜਿਵੇਂ ਕੋਈ ਜੰਗਲ ਦੇ ਵਿੱਚ ਜਿਹੜਾ ਕੋਈ ਵਣਜ ਕਰਨ ਵਾਲਾ ਬਣਜਾਰਾ ਹੋਵੇ, ਉਹਨੂੰ ਕਿਸੇ ਨੇ ਹਨਿਓ ਮਾਰ ਲੁੱਟ ਲਿਆ ਹੋਵੇ, ਖੋਹ ਲਿਆ ਹੋਵੇ, ਅਤੇ ਉਹ ਲੁੱਟਿਆ ਹੋਇਆ ਵਿਚਾਰਾ ਔਖਾ ਸੌਖਾ ਜਾਂ ਨਿੰਮੋ ਝੂਣਾ ਜਿਹਾ ਹੋਇਆ ਦੇਖਿਆ ਜਾਂਦਾ ਹੈ। ਇਸ ਤਰ੍ਹਾਂ ਪਰਿਵਾਰ ਕਹਿੰਦੇ ਖਬਰ ਸੁਣ ਕੇ ਨਿੰਮੋ ਝੂਣਾ ਜਿਹਾ ਹੋਇਆ, ਬੈਠਾ ਸ਼ੋ ਗਮ ਵੀ ਡੁੱਬ ਗਿਆ ਹੈ। ਕਾਲੂ ਬੋਲ ਲਇਓ ਮਰਦਾਨਾ, ਬਨ ਦਾ ਅਰਥ ਬਗੀਚਾ ਹੁੰਦਾ, ਬਨਜਾ ਦਾ ਅਰਥ ਹੁੰਦਾ ਕਬਲ, ਅਤੇ ਨਿਹਾਰੂ ਨਾ ਹੁੰਦਾ ਬਰਫ਼ ਦਾ ਕੱਕਰ ਦਾ, ਜਿਵੇਂ ਕੋਈ ਕਹਿੰਦੇ ਜਿਹੜਾ ਕਬਲਾਂ ਦਾ ਬਗੀਚਾ ਹੈ ਉਹਨੂੰ ਜਿਵੇਂ ਕਹਿੰਦੇ ਕੁਹਾਰ ਨਿਹਾਰੂ ਕੀ ਜਿਹੜੀ ਨਿਹਾਰ ਬਰਫ਼ ਹੈ ਕੱਕਰ ਹੈ, ਉਹਨੇ ਕਹਿੰਦੇ ਹਨਾ ਕੀਏ ਮਾਰ ਦਿੱਤਾ ਹੋਵੇ, ਮੁਰਝਾ ਦਿੱਤਾ, ਨਸ਼ਟ ਕਰ ਦਿੱਤਾ ਹੋਵੇ। ਇਸ ਤਰ੍ਹਾਂ ਪਰਿਵਾਰ ਦੀ ਹਾਲਤ ਬਹੁਤ ਮਾੜੀ ਹੋਈ ਹੈ, ਕੁੱਕਰ ਵਾਂਗੂ ਮਰਿਆ ਪਿਆ ਮੁਰਝਾਇਆ ਪਿਆ ਹੈ। ਕਾਲੂ ਬੋਲ ਲਇਓ ਮਰਦਾਨਾ, ਉਸੇ ਵੇਲੇ ਕਾਲੂ ਜੀ ਨੇ ਸੁਣ ਕੇ ਭਾਈ ਮਰਦਾਨਾ ਜੀ ਨੂੰ ਬੁਲਾ ਲਿਆ ਹੈ। ਪਦਕ ਸ਼ੋਕ ਸੋ ਬਚਨ ਬਖਾਨਾ, ਕਾਲੂ ਜੀ ਨੇ ਬੜੇ ਸ਼ੋਕ ਗਮ ਡੁੱਬਿਆ ਹੋਇਆ ਮਰਦਾਨੇ ਨੂੰ ਬਚਨ ਕਿਹਾ ਬੁਲਾ ਕੇ, ਚਾਹੋ ਅਬ ਹੈ ਤੂੰ ਪੁਰ ਸੁਲਤਾਨਾ, ਭਾਈ ਮਰਦਾਨਾ ਤੂੰ ਹੁਣੇ ਸੁਲਤਾਨਪੁਰ ਸਾਹਿਬ ਚਲਿਆ ਜਾ, ਬਿਨ ਬਿਲੰਬ ਨੇ ਜਕਾਰੋ ਪਿਆਨਾ, ਸਿਆਣੇ ਬਿਨਾਂ ਦੇਰੀ ਤੋਂ ਛੇਤੀ ਦੇ ਕੇ ਤੂੰ ਚੱਲਣਾ ਕਰ। ਕਾਹੂ ਢਿੱਗ ਤੇ ਸੁਣੀ ਕੁਚਾਲੀ, ਕਿਸੇ ਪੁਰਸ਼ ਦੇ ਕੋਲੋਂ ਮੈਂ ਆਪਣੇ ਸਪੁੱਤਰ ਗੁਰੂ ਨਾਨਕ ਸਾਹਿਬ ਦੀ ਖੋਟੀ ਚਾਲੀ ਜੀ ਸੁਣੀ ਹੈ, ਭੈੜੀ ਰੀਤੀ ਜੀ ਸੁਣੀ ਹੈ। ਨਾਨਕ ਕੀਨੋ ਭੇਖ ਕੁਡਾਲੀ, ਗੁਰੂ ਨਾਨਕ ਸਾਹਿਬ ਨੇ ਜਿਹੜੇ ਸੋਹਣੇ ਕੱਪੜੇ ਲਾ ਕੇ ਹੋਰ ਹੀ ਭੈੜੇ ਤਰ੍ਹਾਂ ਦਾ ਜਿਹੜਾ ਭੇਜਾ ਧਾਰ ਲਿਆ, ਖਪਨੀ ਜੀ ਪਾ ਲਈ ਹੈ, ਸੰਤ ਜੇ ਬਣ ਗਏ। ਤਜ ਦੀਨੋ ਸਭ ਮੋਦੀ ਖਾਨਾ, ਮੈਂ ਸੁਣਿਆ ਉਸ ਪੁਰਸ਼ ਤੋਂ ਵੀ ਗੁਰੂ ਮਹਾਰਾਜ ਨੇ ਜਿਹੜਾ ਮੋਦੀ ਖਾਨੇ ਦਾ ਕੰਮ ਉਹ ਵੀ ਛੱਡ ਦਿੱਤਾ। ਭਇਓ ਫਕੀਰ ਸ਼ੋਰ ਕੁਲ ਕਾਨਾ, ਸਾਡੇ ਬੇਦੀਆਂ ਦੀ ਕੁਲ ਦੀ ਕਾਨ ਕਡੋਲ ਲੱਜਿਆ, ਹੋਰੋ ਛੱਡ ਕੇ ਫਕੀਰ ਬਣ ਗਏ ਹਨ। ਦੋਹਰਾ ਮਰਦਾਨੇ ਤਤਕਾਲ ਸੁਣ, ਕਾਲੂ ਜੀ ਤਾਂ ਸੁਣ ਕੇ ਭਾਈ ਮਰਦਾਨਾ ਜੀ ਨੇ ਬੜੀ ਛੇਤੀ ਹੀ ਕੀਨ ਪਿਆਨੋ ਮਾਨ, ਵਚਨ ਮੰਨ ਕੇ ਚਲਣਾ ਕੀਤਾ ਸੁਲਤਾਨਪੁਰ ਸਾਹਿਬ ਵੱਲ ਨੂੰ। ਨਾਨਕ ਜਨਨੀ ਜਨਕ ਮਨ, ਮਰਦਾਨੇ ਤੋਂ ਜਾਣ ਤੋਂ ਬਾਅਦ ਗੁਰੂ ਨਾਨਕ ਸਾਹਿਬ ਦੀ ਮਾਤਾ ਤ੍ਰਿਪਤਾ ਜੀ ਤੇ ਪਿਤਾ ਜਿਹੜੇ ਹਨ ਉਹ ਮਨ ਦੇ ਵਿੱਚ ਗੁਣ ਹੈ ਅਨੇਕ ਅਨੁਮਾਨ, ਅਨੇਕਾਂ ਤਰ੍ਹਾਂ ਦੇ ਅਨੁਮਾਨ ਜੇ ਲਾ ਲਾ ਕੇ ਵਿਚਾਰਦੇ। ਚੌਪਈ ਤੋਟਾ ਭਇਓ ਦਰਬ ਕੋ ਤਾਸੂ, ਇਸ ਤਰ੍ਹਾਂ ਅਨੁਮਾਨ ਜਾ ਵੀ ਲਾਉਂਦੇ ਵਿਚਾਰਦੇ, ਟੋਹ ਜੀ ਲਾਉਂਦੇ ਆ ਵੀ ਜਾਂ ਤਾਂ ਉਹਨਾਂ ਨੂੰ ਧਨ ਕਰਕੇ ਕੋਈ ਘਾਟਾ ਪੈ ਗਿਆ, ਘਾਟਾ ਹੋ ਗਿਆ। ਕਿਦੋਂ ਰਿਦਾ ਤੇ ਕੀਨ ਉਦਾਸੂ, ਹਾਂ ਜੀ, ਉਹਨਾਂ ਨੇ ਆਪਣਾ ਰਿਦਾ ਵੀ ਆਪਣਾ ਮਜ਼ਾਕ ਕਰ ਲਿਆ ਵੀ ਇਹ ਮੋਦੀ ਖਾਨੇ ਦਾ ਕੰਮ ਹੈ, ਜਬ ਜਾਈਆ ਛੱਡੋ ਇਹਦਾ ਖੇੜਾ। ਅਤ ਉਧਾਰ ਬਹੁ ਦਰਬ ਲੁਟਾਇਓ, ਕਿਉਂਕਿ ਮਹਾਰਾਜ ਨੇ ਵੀ ਬਹੁਤੇ ਉਧਾਰ ਹੋ ਕੇ ਸਕੀ ਦਾਤੇ ਹੋ ਕੇ ਮੋਦੀ ਖਾਨੇ ਵਿੱਚੋਂ ਜਿਹੜਾ ਧਨ ਸੀ ਲੋਕੀ ਬਾਲੋ ਲੁਟਾ ਦਿੱਤਾ। ਹਮ ਜਾਨਤ ਕੱਚ ਤੋਟਾ ਆਇਓ, ਹਾਂ ਬਾਲੂ ਕਹਿੰਦਾ ਵੀ ਮੈਂ ਜਾਣਦਾ ਕਿਸੇ ਨਾ ਕਿਸੇ ਪਾਸੇ ਉਹਨਾਂ ਨੂੰ ਘਾਟਾ ਹੋਇਆ ਆ। ਬਹੁਤ ਵਾਰ ਮੈਂ ਸਿੱਖ ਬਨ ਦੀਨੀ, ਦੇਖੋ ਮੈਂ ਬਹੁਤ ਵਾਰੀ ਸੁਲਤਾਨਪੁਰ ਜਾ ਜਾ ਕੇ ਆਪਣੇ ਪੁੱਤਰ ਗੁਰੂ ਨਾਨਕ ਨੂੰ ਸਿੱਖਿਆ ਦਿੱਤੀ ਸੀ ਵੀ ਇਸ ਤਰ੍ਹਾਂ ਮਾਇਆ ਤੂੰ ਇਕੱਠੀ ਗੱਲ ਉਟਾਈ ਨਾ ਜਾਇਆ ਕਰ। ਧਨ ਨਹਿ ਖੋਏ ਏਕ ਨਹਿ ਚੀਨੀ, ਵੀ ਧਨ ਨਾ ਗੁਆਇਆ ਕਰ, ਪਰ ਮੇਰੀ ਅਕਲ ਵੀ ਉਹਨਾਂ ਨੇ ਚੰਗੀ ਨੀ ਜਾਣੀ, ਉਹੀ ਕੁਛ ਕਰਦੇ ਰਹੇ। ਰਹਿਤ ਡਰਤ ਜਿਹਤੇ ਦਿਨ ਰਾਤੀ, ਆਪਣੇ ਮਨ ਵਿੱਚ ਹੀ ਕਹਿੰਦਾ ਵੀ ਜਿਸ ਗੱਲ ਤੋਂ ਮੈਂ ਦਿਨੇ ਰਾਤ ਡਰਦਾ ਰਹਿੰਦਾ ਸੀ ਵੀ ਇਹ ਘਾਟਾ ਪਵਾਊਗਾ, ਇਸੇ ਤਰ੍ਹਾਂ ਇਹਨੇ ਫਕੀਰ ਬਣ ਜਾਣਾ। ਬਣੀ ਬਾਤ ਸੋਉ ਦੁੱਖ ਦਾਤੀ, ਕਹਿੰਦੇ ਦੁੱਖ ਦੇਣ ਵਾਲੀ ਗੱਲਬਾਤ ਜੀ ਦਾ ਅਨੁਮਾਨ ਲਾਉਂਦਾ ਸੀ ਵਿਚਾਰਦਾ ਉਹ ਆ ਬਣ ਗਈ ਹੈ। ਪੂਰਬ ਸੂਰਹ ਔਰ ਸਿਰ ਤੋਂ ਨਈ, ਹਾਂ ਬਹੁਤਾ ਕੱਲ ਚੂਰਦਾ ਹੈ ਤੇ ਇਸੇ ਤਰ੍ਹਾਂ ਸਿਰ ਜਾ ਹਿਲਾਉਂਦਾ ਪਿੱਛੋਂ ਤਾਬਾ ਕਰਦਾ ਹੈ। ਅਨਕ ਕਲਪਨਾ ਮਨ ਮਹਿ ਗੁਨਈ, ਅਨੇਕਾਂ ਤਰ੍ਹਾਂ ਦੀਆਂ ਮਨ ਦੇ ਵਿੱਚ ਕਲਪਨਾਈਆਂ ਕਰਕੇ ਵਿਚਾਰਾਂ ਕਰਦਾ ਵੀ ਆ ਕੀ ਪਾਣਾ ਵਰਦਿਆ ਕੀ ਲੋੜਾ ਆ ਗਿਆ। ਸੋ ਬਾਸੁਰ ਬਿਨ ਅਸਨ ਬਿਤਾਇਓ, ਲੋ ਜੀ ਤਾਂ ਇੰਨਾ ਸ਼ੋਗਮ ਵੀ ਡੁੱਬਿਆ ਹੈ, ਕਹਿੰਦੇ ਉਹ ਜਿਹੜਾ ਦਿਨ ਭੋਜਨ ਛਕੇ ਤੋਂ ਬਗੈਰ ਹੀ ਲੰਘਾਇਆ। ਨਰ ਕਹਿ ਰਹੇ ਨ ਅੰਨ ਨ ਪਾਇਓ, ਹੋਰ ਜਿਹੜੇ ਆਂਢ ਗੁਆਂਢ ਦੇ ਲੋਕ ਕਹਿ ਰਹੇ ਆ ਵੀ ਕਾਲੂ ਭੋਜਨ ਛਕਲਾ, ਪਰ ਇਹਨੇ ਕਹਿੰਦੇ ਮੂੰਹ ਵਿੱਚ ਨੀ ਪਾਇਆ ਹੈ। ਦੋਹਰਾ ਸੁਣ ਕਰ ਰਾਏ ਬੁਲਾਰਿਓ, ਇਹ ਜਦੋਂ ਰਾਏ ਬੁਲਾਰ ਨੇ ਸੁਣਿਆ ਹੈ ਵੀ ਗੁਰੂ ਨਾਨਕ ਸਾਹਿਬ ਜੀ ਸਾਧੂ ਬਣ ਗਏ ਹੈ ਤੇ ਕਾਲੂ ਭੋਜਨ ਨਹੀਂ ਖਾਂਦਾ ਹੈ, ਪਰ ਬੁੱਧਿਓ ਬਹੁ ਭਾਂਤ, ਆਪਣੇ ਕੋਲ ਬੁਲਾ ਕੇ ਬਹੁਤ ਤਰ੍ਹਾਂ ਕਾਲੂ ਨੂੰ ਸਮਝਾਇਆ ਬੁਝਾਇਆ ਹੈ। ਨਾਨਕ ਦਿਸ਼ਦੇ ਆਪ ਤੂੰ, ਕਹਿਣ ਲੱਗਿਆ ਵੀ ਹੈ ਕਾਲੂ ਗੁਰੂ ਨਾਨਕ ਸਾਹਿਬ ਦੀ ਤਰਫੋਂ ਤੂੰ ਆਪਣੇ ਆਪ, ਕਛ ਨਾ ਚਿੰਤ ਮਗ ਕਰ ਗਾਤ, ਆਪਣੇ ਸਰੀਰ ਵਿੱਚ ਕੋਈ ਚਿੰਤਾ ਨਾ ਕਰ, ਕੋਈ ਉਹਨਾਂ ਦਾ ਫਿਕਰ ਫਾਪਾ ਨਾ ਕਰ। ਚੌਪਈ ਨਾਨਕ ਕਾਰਨ ਕਰਨ ਸੁਤੰਤਰ, ਗੁਰੂ ਨਾਨਕ ਸਾਹਿਬ ਹੈ ਜਿੰਨੇ ਕਾਰਨ ਹੈ ਉਹਨਾਂ ਨੂੰ ਕਰਨ ਵਾਸਤੇ ਆਜ਼ਾਦ ਹਨ, ਸੁਤੰਤਰ ਹੈ। ਮਨ ਜਾਣਨਾ ਹੋ ਕਿਹ ਕੋ ਨਾ ਪਰਤੰਤਰ, ਕਹਿੰਦੇ ਮਨ ਵਿੱਚ ਤੂੰ ਜਾਣਦਾ ਉਹ ਕਿਸੇ ਵੀ ਸਾਡੇ ਵਾਂਗੂ ਅਧੀਨ ਨਹੀਂ ਹੈ, ਕਿਸੇ ਦੇ ਵੱਸ ਵਿੱਚ ਹੈ ਨਹੀਂ, ਵੀ ਜਿਵੇਂ ਕਿਸੇ ਦੇ ਮਗਰ ਲੱਗ ਕੇ ਕੋਈ ਕੰਮ ਕਰੇ, ਉਹ ਨਹੀਂ ਕਰਨ ਵਾਲੇ, ਆਪਣੀ ਆਜ਼ਾਦੀ ਵਿੱਚੋਂ ਕਰਨ ਵਾਲੇ ਹਨ। ਜੋ ਕਿਛ ਕਾਰਜ ਕਰ ਹੈ ਭਲਾ ਸੋ, ਵੇ ਕਾਲੂ ਜੋ ਗੁਰੂ ਨਾਨਕ ਸਾਹਿਬ ਕੋਈ ਕੰਮ ਕਰਦੇ ਉਹ ਭਲਾ ਹੀ ਕਰ ਰਹੇ, ਚੰਗਾ ਹੀ ਕਰ ਰਹੇ। ਸੁਖ ਸਾਗਰ ਧਰ ਦੇ ਹੇ ਕਲਾ ਸੋ, ਮੈਂ ਤਾਂ ਇਹ ਸਮਝਦਾ ਵੀ ਜੋ ਸੁਖਾਂ ਦਾ ਸਮੁੰਦਰ ਵਾਹਿਗੁਰੂ ਹੈ ਉਹਨੇ ਬਹੁਤ ਬੜੀਆਂ ਸ਼ਕਤੀਆਂ ਵਾਲਾ ਸਰੀਰ ਹੈ ਗੁਰੂ ਨਾਨਕ ਦਾ ਧਾਰਿਆ ਹੋਇਆ। ਇਹ ਬਿਧ ਧੀਰਜ ਦੇ ਘਰ ਰਾਓ, ਇਸ ਤਰ੍ਹਾਂ ਰਾਏ ਬੁਲਾਰ ਨੇ ਕਾਲੂ ਜੀ ਨੇ ਧੀਰਜ ਹੌਸਲਾ ਦੇ ਕੇ, ਚੇਤਾ ਹੈ ਸ੍ਰੀ ਗੁਰ ਹਿਰਦੈ ਸੁਭਾਅ, ਮੇਰੇ ਜਾਣ ਤੋਂ ਬਾਅਦ ਗੁਰੂ ਨਾਨਕ ਸਾਹਿਬ ਦਾ ਜਿਵੇਂ ਕੋਮਲ ਸੁਭਾਅ ਹੈ ਸਖੀ ਦਾਤਾ ਸੁਭਾਅ ਨੂੰ ਯਾਦ ਕਰ ਰਿਹਾ ਰਾਏ ਬੁਲਾਰ। ਔਰ ਦਰਸ਼ਨ ਕੀ ਚਾਹ ਨ ਥੋਰੀ, ਹਿਰਦੇ ਵਿੱਚ ਮਹਾਰਾਜ ਦੇ ਦਰਸ਼ਨ ਕਰਨ ਦੀ ਕੋਈ ਥੋੜੀ ਇੱਛਾ ਨਹੀਂ, ਬੇਅੰਤੀ ਹੀ ਹੈ। ਚਾਤ੍ਰਿਕ ਸਵਾਂਤੀ ਚੰਦ ਚਕੋਰੀ, ਜਿਹੜਾ ਪਪੀਹਾ ਸਵਾਂਤੀ ਬੂੰਦ ਚਾਹੁੰਦਾ ਹੈ, ਚਕੋਰਾਂ ਜਿਹੜੀਆਂ ਚੰਦਰਮਾ ਨੂੰ ਤੱਕਿਆ ਚਾਹੁੰਦੀਆਂ, ਸਭਨ ਬੇਦੀਆਂ ਅਚਰਜ ਮਾਨਾ, ਜੇ ਬੇਦੀਆਂ ਦੇ ਬੰਸ ਦੇ ਲੋਕ ਸੀ ਉਹਨਾਂ ਨੇ ਸੁਣ ਕੇ ਬੜੀ ਚਰਜੀ ਮੰਨਿਆ। ਕੋ ਕਾਰਨ ਭਾ ਜਾਏ ਨ ਜਾਣਾ, ਕੀ ਕਾਰਨ ਹੋ ਗਿਆ ਜਾਣਿਆ ਨੀ ਜਾਂਦਾ, ਸਮਝਿਆ ਕਹਿੰਦਾ ਕਿਉਂ ਮੋਦੀ ਖਾਨਾ ਇਹਨਾਂ ਨੇ ਛੱਡ ਦਿੱਤਾ ਸੰਪਤ ਸਰਬ ਪ੍ਰਕਾਰ ਵਿਸਾਲਾ ਸੀਤਾ ਸੁਣਿਆ ਸੀ ਵੀ ਜਦੋਂ ਦਾ ਗੁਰੂ ਨਾਨਕ ਸਾਹਿਬ ਨੇ ਮੋਦੀ ਖਾਨੇ ਦਾ ਕੰਮ ਸ਼ੁਰੂ ਕੀਤਾ ਸਭ ਤਰ੍ਹਾਂ ਕਰਕੇ ਧਨ ਪਦਾਰਥ ਬਹੁਤ ਹੋ ਗਿਆ ਸੀ ਉਤੋਂ ਸੂਤ ਅਧਕਾਇ ਨਿਰਪਾਲਾ ਇਹ ਸੁਣਿਆ ਵੀ ਜਿਹੜਾ ਉੱਥੋਂ ਦਾ ਰਾਜਾ ਨਵਾਬ ਦੌਲਤ ਖਾਂ ਉਹਦੇ ਨਾਲ ਬੜਾ ਸੂਰ ਸੀ ਬੜਾ ਮੇਲ ਮਿਲਾਪ ਸੀ ਚੰਗਾ ਉਹਨਾਂ ਦਾ ਤਲਵੰਡੀ ਬਿਰ ਤਾਂਤ ਹੈ ਇਸ ਤਰ੍ਹਾਂ ਕਹਿੰਦੇ ਰਾਏ ਭੋਈ ਦੀ ਤਲਵੰਡੀ ਵਿੱਚ ਇਹ ਪ੍ਰਸੰਗ ਹੈ ਬੇਦੀਆਂ ਦੇ ਵੰਸ਼ ਦੇ ਲੋਕ ਵੀ ਗੱਲਾਂ ਕਰ ਰਹੇ ਹੈ ਤੇ ਕਾਲੂ ਸ਼ੋਕ ਕਰ ਰਿਹਾ ਹੈ ਸੁਣੋ ਗਇਓ ਮਰਦਾਨਾ ਜੈਸੇ ਭਾਈ ਬਾਲਾ ਜੀ ਕਹਿੰਦੇ ਜਿਸ ਤਰ੍ਹਾਂ ਭਾਈ ਮਰਦਾਨਾ ਗੁਰੂ ਮਹਾਰਾਜ ਕੋਲ ਗਿਆ ਨਾਨਕੀ ਕੋਲ ਗਿਆ ਉਹ ਵੀ ਸੁਣ ਲੋ ਪ੍ਰਾਕ ਨਾਨਕੀ ਕੇਰ ਨਿਕੇਤੂ ਸਭ ਤੋਂ ਪਹਿਲਾਂ ਭਾਈ ਮਰਦਾਨਾ ਜੀ ਜਿੱਥੇ ਨਾਨਕੀ ਜੀ ਦਾ ਘਰ ਹੈਗਾ ਹੈ ਪਰਵਿਰਸ਼ੋ ਕੁਸ਼ਲ ਲੈਣ ਕੇ ਹੇਤੂ ਇੱਥੋਂ ਦੀ ਕਹਿੰਦੇ ਸੁੱਖ ਸਾਂਦ ਰਾਜੀ ਖੁਸ਼ੀ ਲੈਣ ਵਾਸਤੇ ਸਭ ਤੋਂ ਪਹਿਲਾਂ ਨਾਨਕੀ ਜੀ ਦੇ ਘਰੇ ਪ੍ਰਵੇਸ਼ ਹੋਇਆ ਹੈ ਜਾਏ ਦੁਆਏ ਕੇ ਕਹੀ ਬਿਦ ਨੀਕੀ ਆ ਕੇ ਚੰਗੇ ਤਰੀਕੇ ਨਾਲ ਕਹਿੰਦੇ ਦੁਆ ਕੀ ਕਹੀ ਹੈ ਆਸ਼ੀਰਵਾਦ ਦਿੱਤੀ ਹੈ ਬੀਬੀ ਜੀ ਤੁਸੀਂ ਜਾਉਂਦੇ ਰਹੋ ਵੈਸਿਓ ਬਹਰ ਪ੍ਰਭਾ ਜਿਹ ਫੀਕੀ ਫਿਰ ਮਰਦਾਨਾ ਜਾ ਬੈਠਾ ਹੈ ਜਿਸ ਮਰਦਾਨੇ ਦੀ ਚਿਹਰੇ ਦੀ ਜਿਹੜੀ ਉਹ ਸ਼ੋਭਾ ਕ੍ਰਾਂਤੀ ਜੀ ਫਿੱਕੀ ਜੀ ਅੱਜ ਭਾਵੇਂ ਚਿਹਰਾ ਜਾ ਮੁਰਝਾਇਆ ਹੋਇਆ ਮਰਦਾਨੇ ਦਾ ਸਰਬ ਪ੍ਰਕਾਰ ਕੀਨ ਸਤਿਕਾਰ ਇੱਧਰ ਨਾਨਕੀ ਜੀ ਨੇ ਮਰਦਾਨੇ ਨੂੰ ਆਇਆ ਦੇਖ ਕੇ ਸਵਤਨਾ ਕਰਕੇ ਹਰ ਸਤਿਕਾਰ ਕੀਤਾ ਜੀ ਆਇਆ ਆਖਿਆ ਬਦਨ ਨਾਨਕੀ ਬਚਨ ਉਚਾਰਾ ਬਾਦ ਨਾਨਕੀ ਜੀ ਨੇ ਮੁੱਖੋਂ ਬਚਨ ਕਿਹਾ ਮਰਦਾਨੇ ਤਾਂ ਦੇਹੋ ਕੁਸ਼ਲ ਤਲਵੰਡੀ ਨਗਰੀ ਮਰਦਾਨੇ ਸਾਡੇ ਜਨਮ ਨਗਰ ਦੀ ਤੂੰ ਖੈਰ ਸੁੱਖ ਰਾਜੀ ਖੁਸ਼ੀ ਦੀ ਸਾਰੀ ਦਸ ਖਬਰ ਸਾਰ ਬਹੁਰ ਜਨਕ ਜਨਨੀ ਕੀ ਸਗਰੀ ਫਿਰ ਇਸੇ ਤਰ੍ਹਾਂ ਸਾਡੇ ਮਾਤਾ ਪਿਤਾ ਦੀ ਵੀ ਸਾਰੀ ਖੈਰ ਸੁੱਖ ਤੂੰ ਦੱਸ ਦੇ ਸਰਬ ਕੁਸ਼ਲ ਸੋ ਰਾਏ ਸਰੀਰਾ ਇਹ ਵੀ ਮਰਦਾਨੇ ਦਾਸ ਜਿਹੜਾ ਰਾਏ ਬੁਲਾਰ ਦਾ ਸਰੀਰ ਹੈ ਸਵਤਨਾ ਕਰਕੇ ਰਾਜੀ ਖੁਸ਼ ਹੈ ਨਿਜ ਆਵਨ ਹਿਤ ਕਹੁ ਮਤ ਧੀਰਾ ਬੁੱਢੀ ਦੇ ਤੀਰ ਜਵਾਨ ਮਰਦਾਨੇ ਤੇਰਾ ਕਿਸ ਕਾਰਨ ਕਰਕੇ ਆਉਣਾ ਹੋਇਆ ਆਪਣੇ ਆਉਣ ਦਾ ਕਾਰਨ ਵੀ ਸਬੱਬ ਵੀ ਤੂੰ ਦੱਸ ਦੇ ਸੁਣ ਮਰਦਾਨੇ ਬਚਨ ਬਖਾਨਾ ਭੈਣ ਜੀ ਤੋਂ ਸੁਣ ਕੇ ਮਰਦਾਨੇ ਜੀ ਨੇ ਬਚਨ ਕਿਹਾ ਸਰਬ ਪ੍ਰਕਾਰ ਕੁਸ਼ਲ ਤੇ ਹਥਾਨਾ ਨਾਨਕੀ ਜੀ ਰਾਏ ਭੋਏ ਦੀ ਤਲਵੰਡੀ ਸਭ ਤਰ੍ਹਾਂ ਕਰਕੇ ਖੈਰ ਸੁੱਖ ਹੈ ਮਮ ਆਵਨ ਕੋ ਲਖ ਹੋ ਨਿਦਾਨਾ ਮੇਰੇ ਆਉਣ ਦਾ ਕਹਿੰਦੇ ਜਿਹੜਾ ਸਬੱਬ ਹੈ ਕਾਰਨ ਇਹ ਹੈ ਜਾਣ ਲੋ ਤੁਸੀਂ ਤੋਰ ਜਨਕ ਸੁਣਿਓ ਇਹ ਵਕਾਨਾ ਨਾਨਕੀ ਜੀ ਤੁਹਾਡੇ ਜਿਹੜੇ ਪਿਤਾ ਕਾਲੂ ਜੀ ਉਹਨਾਂ ਨੇ ਕਿਸੇ ਤੋਂ ਇਸ ਤਰ੍ਹਾਂ ਕੰਨਾਂ ਵਿੱਚ ਸੁਣਿਆ ਸ੍ਰੀ ਨਾਨਕ ਤਜ ਮੋਦੀ ਖਾਨਾ ਸੁਣਿਆ ਵੀ ਤੁਹਾਡੇ ਗੁਰੂ ਨਾਨਕ ਨੇ ਮੋਦੀ ਖਾਨੇ ਦਾ ਕੰਮ ਛੱਡ ਦਿੱਤਾ ਬੇਖ ਫਕੀਰ ਸਰੀਰ ਹਠਾਨਾ ਕਾਲੂ ਉਹਨਾਂ ਨੇ ਇਸ ਤਰ੍ਹਾਂ ਸਰੀਰ ਤੇ ਫਕੀਰਾਂ ਵਾਲਾ ਭਵਿੱਖ ਜਾ ਧਾਰਨ ਕਰ ਲਿਆ ਖਫਨੀ ਜੀ ਪਾ ਲਈ ਮੁਝ ਬੁਲਾਏ ਸੁਧ ਲੇਵਨ ਹੇਤੂ ਇਸ ਕਰਕੇ ਭੈਣ ਨਾਨਕੀ ਜੀ ਮੈਨੂੰ ਕਾਲੂ ਜੀ ਨੇ ਗੁਰੂ ਨਾਨਕ ਦੀ ਖਬਰ ਸਾਰ ਲੈਣ ਵਾਸਤੇ ਆਪਣੇ ਪਹਿਲਾਂ ਘਰੇ ਬੁਲਾਇਆ ਪਠਿਓ ਦਰੁਤ ਬੇਦੀ ਕੁਲ ਕੇਤੂ ਬੇਦੀਆਂ ਦੇ ਕੁਲ ਦੇ ਜਿਹੜਾ ਤੁਜਾ ਰੂਪ ਸਤਿਗੁਰੂ ਉਹਨਾਂ ਦੀ ਖਬਰ ਸਾਰ ਲੈਣ ਵਾਸਤੇ ਮੈਨੂੰ ਛੇਤੀ ਦੇ ਕੇ ਇੱਥੇ ਭੇਜਿਆ ਕਾਲੂ ਜੀ ਕਮਲ ਬਦਨ ਹੈ ਆਪ ਕਿਹ ਜਾਈ ਇਹ ਭੈਣ ਨਾਨਕੀ ਜੀ ਕਮਲ ਵਰਗੇ ਮੁੱਖ ਵਾਲੇ ਹੁਣ ਕਿਹੜੀ ਜਗ੍ਹਾ ਹਨ ਇਸ ਸਮੇਂ ਪੂਜ ਲਿਓ ਸੁਧ ਤਬ ਤਿੰਨ ਤਾਈ ਕੇ ਉਹਨਾਂ ਦੇ ਤਾਈ ਮੈਂ ਜਾ ਕੇ ਸਾਰੀ ਖਬਰ ਸਾਰ ਪੁੱਛ ਪਛਾ ਲਵਾਂਗਾ ਸੁਣ ਲਵਾਂਗਾ ਨਾ ਤੁਰ ਜਿਹ ਬਿਦ ਕੀ ਸੁਧ ਹੋਏ ਇਹ ਤਾਂ ਭੈਣ ਜੀ ਜਿਸ ਤਰ੍ਹਾਂ ਦੀ ਉਹਨਾਂ ਦੀ ਕੋਈ ਖਬਰ ਸਾਰ ਹੈ ਰਾਜੀ ਖੁਸ਼ੀ ਦੀ ਮੁਝ ਹੈ ਬਤਾਵਾ ਹੋ ਤੁਮ ਕਹਿ ਸੋਈ ਤੁਸੀਂ ਉਹਨਾਂ ਦੀ ਵੱਡੇ ਭੈਣ ਹਾਂ ਤੁਸੀਂ ਮੈਨੂੰ ਦੱਸ ਦਿਓ ਮੈਂ ਜਾ ਜਾ ਕੇ ਤੁਹਾਡੇ ਪਿਤਾ ਜੀ ਨੂੰ ਸੁਣਾ ਦੇਵਾਂ। ਸੁਣ ਕਰ ਸੋ ਤੁਮਰੇ ਪਿਤ ਮਾਤਾ, ਕਿਉਂਕਿ ਉਹ ਖੈਰ ਸੁਖ ਦੀ ਗੱਲ ਸੁਣ ਕੇ ਤੁਹਾਡੇ ਮਾਤਾ ਪਿਤਾ ਜਾਏ ਬਤਾਵੋ ਜੋ ਕੁਛ ਲਾਤਾ। ਇਸ ਤਰ੍ਹਾਂ ਇੱਥੋਂ ਦੀ ਖੈਰ ਸੁਖ ਹੈ ਤੁਹਾਡੇ ਪਿਤਾ ਨੂੰ ਜਾ ਕੇ ਮੈਂ ਸੁਣਾ ਦੇਵਾਂਗਾ। ਅਪਰ ਨ ਜਾਨਹੁ ਆਵਨ ਹੇਤੂ, ਨਾਨਕੀ ਜੀ ਇੱਥੇ ਆਉਣ ਦਾ ਹੋਰ ਮੇਰਾ ਕੋਈ ਕਾਰਨ ਨਹੀਂ ਹੈ, ਸਬਬ ਨਹੀਂ ਹੈ। ਕਾਰਜ ਸੁਧ ਬੇਦੀ ਕੁਲ ਕੇਤੂ, ਜਿਹੜੇ ਬੇਦੀਆਂ ਦੇ ਕੁਲ ਦੇ ਤੁਜਾਰੂ ਗੁਰੂ ਨਾਨਕ ਹੈ ਸਾਹਿਬ, ਉਹਨਾਂ ਦੀ ਖਬਰ ਸਾਲ ਲੈਣ ਵਾਸਤੇ ਮੈਨੂੰ ਭੇਜਿਆ, ਉਹ ਮੈਂ ਲੈਣ ਆਇਆ। ਦੋਹਰਾ ਸੁਣ ਬੋਲੀ ਪੁੰਨ ਨਾਨਕੀ, ਮਰਦਾਨੇ ਤੋਂ ਸੁਣ ਕੇ ਫਿਰ ਨਾਨਕੀ ਜੀ ਇਸ ਤਰ੍ਹਾਂ ਬੋਲੇ, ਜੋ ਅਵਲੋਕਤ ਨੈਣ। ਭਾਈ ਮਰਦਾਨਾ, ਜਿਵੇਂ ਕਰਦੇ ਵੀ ਤੂੰ ਵੇਖ ਰਿਹਾ ਵੀ ਸੁਲੱਖਣੀ ਹੈ ਨਹੀਂ ਹੈ, ਲਕਮੀ ਚੰਦ ਹੈ ਨਹੀਂ ਹੈ, ਵਿਹੜਾ ਸੁਣਿਆ ਪਿਆ ਜਿਸ ਤਰ੍ਹਾਂ ਤੂੰ ਘਰ ਵਿੱਚ ਵੇਖ ਰਿਹਾ। ਸੋ ਸੁਧ ਜਾਨਾ ਹੋਇਆ ਕੀ, ਤੂੰ ਸਾਰੀ ਖਬਰ ਸਾਰੇ ਇੱਥੇ ਦੀ ਜਾਣ ਲੈ। ਕਹਿ ਕਹਿਣ ਬਣੇ ਕਿਉਂ ਬੈਨ, ਇਸ ਕਰਕੇ ਤੂੰ ਘਰੇ ਆਇਆ ਬੈਠਾ ਹੈ ਇੱਥੋਂ ਦੀ ਹੁਣ ਖਬਰ ਸਾਰ, ਹੁਣ ਤੈਨੂੰ ਕੀ ਦੇਖਣ ਕਹਿਣੀ ਬਣਦੀ ਹੈ, ਬਚਨ ਕਹਿ ਕੇ ਤੂੰ ਅੱਖਾਂ ਨਾਲ ਹੀ ਦੇਖ ਲਾ, ਅਸੀਂ ਦੋ ਜੀ ਹੈ ਬਾਕੀ ਕੋਈ ਨੀ ਇੱਥੇ ਹੈਗਾ। ਚੌਪਈ ਅੱਧ ਕੁਝ ਸੁਧ ਲੇਵਨ ਕੀ ਚਾਹੂ, ਬਾਕੀ ਭਾਈ ਮਰਦਾਨੇ ਜੇ ਜ਼ਿਆਦਾ ਖਬਰ ਸਾਰ ਲੈਣ ਦੀ ਤੈਨੂੰ ਚਾਹਨਾ ਵੀ ਪੂਰੀ ਖਬਰ ਮਿਲਣੀ ਚਾਹੀਦੀ। ਮਿਲੀਏ ਜਾਏ ਸਹੋਦਰ ਪਾਹੂ, ਫਿਰ ਮੇਰੇ ਜਿਹੜੇ ਭਰਾ ਗੁਰੂ ਨਾਨਕ ਸਾਹਿਬ ਉਹਨਾਂ ਨੂੰ ਜਾ ਮਿਲੀਏ ਜੁਲੀਏ। ਬੂਜੋ ਕੁਸ਼ਲ ਤਹਾਂ ਤੁਮ ਜਾਈ, ਉੱਥੇ ਮਹਾਰਾਜ ਦੇ ਕੋਲ ਜਾ ਕੇ ਜਿੱਥੇ ਉਹ ਬੈਠੇ ਹੈ ਨਾ ਉੱਥੇ ਜਾ ਤੂੰ ਪੁੱਛ ਲੈ, ਭਲੀ ਭਾਂਤ ਸੋ ਦੇ ਸੁਣਾਈ। ਗੁਰੂ ਨਾਨਕ ਸਾਹਿਬ ਮੇਰੇ ਭਰਾ ਚੰਗੀ ਤਰ੍ਹਾਂ ਖੋਲ ਕੇ ਤੈਨੂੰ ਸੁਖ ਸਾਂਦ ਰਾਜੀ ਬਾਜੀ ਦੱਸ ਦੇਣਗੇ। ਤਿੰਨ ਤੇ ਸੁਣ ਤਲਵੰਡੀ ਜਾਈਏ, ਉਹ ਮੇਰੇ ਭਰਾ ਤੋਂ ਸੁਣ ਕੇ ਫਿਰ ਤੂੰ ਤਲਵੰਡੀ ਨੂੰ ਚਲੇ ਜਾਣਾ। ਪੁੰਨ ਪਿਤ ਮਾਤਾ ਕੁਸ਼ਲ ਸੁਣਾਈਏ, ਫਿਰ ਇੱਥੋਂ ਦੀ ਵੀ ਮੇਰੀ ਜਿਹੜੀ ਖੈਰ ਸੁਖ ਹੈ ਮੇਰੇ ਮਾਤਾ ਪਿਤਾ ਨੂੰ ਸੁਣਾ ਦੇਣੀ, ਗੁਰੂ ਨਾਨਕ ਸਾਹਿਬ ਦੀ ਵੀ ਖੈਰ ਸੁਖ ਦੱਸ ਦੇਣੀ। ਨਗਰ ਵਹਿਰ ਜਹ ਵੱਡ ਉਦਿਆਨਾ, ਮਰਦਾਨੇ ਆ ਸੁਲਤਾਨਪੁਰ ਨਗਰ ਤੋਂ ਬਾਹਰ ਬਾਹਰ ਜਿੱਥੇ ਬਹੁਤ ਵੱਡਾ ਬੀਆਬਾਨ ਜੰਗਲ ਜਾ ਹੈ, ਤਹ ਬੈਠੇ ਹੈ ਦਇਆ ਨਿਧਾਨਾ, ਦਇਆ ਦੇ ਖਜ਼ਾਨਾ ਗੁਰੂ ਨਾਨਕ ਸਾਹਿਬ ਉੱਥੇ ਬਾਹਰ ਬੈਠੇ ਹੋਏ। ਚੱਲਣ ਲੱਗਿਓ ਜਬ ਹੀ ਮਰਦਾਨਾ, ਨਵਾਂ ਭੈਣ ਦੇ ਕੋਲੋਂ ਮਰਦਾਨਾ ਚੱਲਣ ਲੱਗਿਆ ਸਤਿਗੁਰਾਂ ਵੱਲ ਨੂੰ, ਬਹੁਰ ਨਾਨਕੀ ਬਚਨ ਵਿਖਾਨਾ। ਉਸ ਵੇਲੇ ਫਿਰ ਨਾਨਕੀ ਜੀ ਨੇ ਬਚਨ ਕਿਹਾ ਮਰਦਾਨਾ ਜੀ, ਅਸਨ ਅਚਹੁ ਅਬ ਆਹੈ ਤਿਆਰੂ, ਮਰਦਾਨੇ ਭੋਜਨ ਤਿਆਰ ਹੈ ਸ਼ਕਲਾ, ਲੇ ਕਾ ਲੇ ਤਬ ਕੀਨੋ ਖਾਨ ਆਹਾਰ। ਮਰਦਾਨੇ ਜੀ ਨੇ ਭੈਣ ਤੋਂ ਲੈ ਕੇ ਭੋਜਨ ਛਕ ਲੈਣਾ ਕੀਤਾ, ਤ੍ਰਿਪਤ ਹੋਏ ਪੁੰਨ ਪਾਏ ਰਜਾਈ, ਰਜ ਪੁੱਜ ਕੇ ਫਿਰ ਆਗਿਆ ਪਾ ਕੇ ਨਾਨਕੀ ਜੀ ਦੀ, ਨਿਕਸਿਓ ਘਰ ਤੇ ਸ਼ੋਕ ਵਧਾਈ, ਬਹੁਤ ਹੀ ਸ਼ੋਕ ਵਧਾਉਂਦਾ ਹੋਇਆ ਮਰਦਾਨਾ ਨਾਨਕੀ ਜੀ ਦੇ ਘਰ ਤੋਂ ਨਿਕਲ ਤੁਰਿਆ। ਜਿਹ ਦਿਸ ਸ੍ਰੀ ਗੁਰ ਬੈਸੇ ਸੁਣੇ, ਹਾਂ ਜਿਸ ਤਰ ਮਹਾਰਾ ਬੈਠੇ ਹੈ ਉਹਨੇ ਸੁਣਿਆ ਹੈ, ਯੋ ਗਵਨ ਤਿਹ ਦਿਸ ਮਨ ਗੁਣੇ, ਹਾਂ ਕਹਿੰਦੇ ਉਸ ਤਰਫ ਨੂੰ ਚੱਲਣਾ ਕੀਤਾ ਮਨ ਦੇ ਵਿੱਚ ਤਰ੍ਹਾਂ ਤਰ੍ਹਾਂ ਦੀਆਂ ਵਿਚਾਰਾਂ ਜੀਆਂ ਕਰਦਾ ਹੈ। ਦੋਹਰਾ ਨਿਸਚੈ ਭਏ ਫਕੀਰ ਸੋ, ਕਹਿੰਦੇ ਵੀ ਜੇ ਮਹਾਰਾ ਇਹ ਫਕੀਰ ਬਣ ਗਏ ਨੀਚੇ ਵਾਲੀ ਗੱਲ ਹੈ, ਪੈਸੇ ਜੇ ਉਦਿਆਨ ਜੰਗਲ ਵਿੱਚ ਬੈਠੇ ਆ ਫਿਰ ਨੀਚੇ ਭਰੋਸੇ ਵਾਲੀ ਗੱਲ ਹੀ ਆ ਵੀ ਫਕੀਰੀ ਬਣ ਗਏ ਸ਼ਾਂਤੀ ਬਣ ਗਏ ਮਹਾਰਾਜ। ਦਰਬ ਬਹੁਤ ਕੀ ਕ੍ਰਿਤ ਸੀ, ਹਾਂ ਜੇ ਵਿਚਾਰਦਾ ਮਰਦਾਨਾ ਵੀ ਮੋਦੇ ਖਾਨੇ ਦਾ ਜਿਹੜਾ ਕੰਮ ਹੈ ਬੜਾ ਧਨ ਦੀ ਕਮਾਈ ਵਾਲਾ ਸੀ, ਤਜੀ ਨਾ ਕਰੀ ਸਿਆਨ, ਆਪਣੇ ਮਨ ਵੀ ਕਹਿੰਦਾ ਜਿਹੜਾ ਮੋਦੀ ਖਾਨੇ ਦਾ ਕੰਮ ਮਹਾਰਾ ਨੇ ਛੱਡ ਦਿੱਤਾ ਇਹ ਕੋਈ ਸਿਆਣਿਆਂ ਵਾਲੀ ਗੱਲ ਨਹੀਂ ਕੀਤੀ ਹੈ। ਚੌਪਈ ਲੋਚਨ ਸੋ ਬਿਲੋਕ ਪਤ ਲੋਕੂ, ਹਾਂ ਇਸ ਤਰ੍ਹਾਂ ਜਾਂਦੇ ਜਾਂਦੇ ਨੇ ਜਦੋਂ ਨੇੜੇ ਜੇ ਪੁੱਜਿਆ ਤੇ ਇਸ ਤਰ੍ਹਾਂ ਮਹਾਰਾਜ ਜਿਹੜੇ ਮਾਲਕ ਉਹਨਾਂ ਨੂੰ ਵੇਖਿਆ ਜਾਂ ਸਾਰੀ ਦੁਨੀਆ ਲੋਕਾਂ ਦੇ ਜਿਹੜੇ ਮਾਲਕ ਉਹਨਾਂ ਨੂੰ ਦੇਖਿਆ ਦੂਰੋਂ ਹੀ, ਭਯੋ ਵਿਸੇਖ ਹਿਰਦੇ ਮਹਿ ਸ਼ੋਕੂ, ਮਰਦਾਨੇ ਨੂੰ ਦੇਖ ਕੇ ਹਿਰਦੇ ਵਿੱਚ ਬਹੁਤ ਸ਼ੋਕ ਗਮ ਹੋਇਆ। ਜਿਹ ਤਨ ਮਹਿ ਕੰਚਨ ਲੰਕਾਰਾ, ਜਿਸ ਗੁਰੂ ਨਾਨਕ ਸਾਹਿਬ ਦੇ ਸਰੀਰ ਤੇ ਸੋਨੇ ਦੇ ਗਹਿਣੇ ਪਾਏ ਹੁੰਦੇ ਸੀ। ਮੋਤੀ ਰਤਨਨ ਸ਼ੁਭਦ ਅਪਾਰਾ, ਮੋਤੀ ਰਤਨ ਬੜੇ ਪਾਏ ਹੋਏ ਸੋਦੇ ਹੁੰਦੇ ਸਜਦੇ ਹੁੰਦੇ ਸੀ। ਚਾਰ ਪਟੰਬਰ ਪੁਨ ਪਸ਼ਮੰਬਰ, ਸੋਹਣੇ ਰੇਸ਼ਮੀ ਬਸਤਰ, ਸੋਹਣੇ ਜਿਹੜੇ ਸੁੰਦਰ ਪਸ਼ਮੀਨੇ ਦੇ ਕੱਪੜੇ, ਪਹਿਰ ਸ਼ੁਭਤ ਵਿਸਾਲਹ ਸੁੰਦਰ, ਸੋਹਣੇ ਮਹਾਰਾਜ ਪਾਏ ਹੋਏ ਚੰਗੇ ਸੋਂਦੇ ਹੁੰਦੇ ਸੀ ਸਜਦੇ ਹੁੰਦੇ। ਸੋ ਭਗਵੇ ਧਾਰ ਚੀਰ ਸਰੀਰਾ, ਉਹ ਕੱਪੜੇ ਜੇ ਲਾ ਕੇ ਸਰੀਰ ਦੇ ਕਖਾਏ ਜੇ ਬਸਤਰ ਪਵਰੰਗ ਮੇ ਪਾ ਲਏ ਹਾਂ, ਵੈਸੇ ਇਵ ਗੁਣ ਹੋਤ ਅਧੀਰਾ। ਇਸ ਤਰ੍ਹਾਂ ਕਹਿੰਦੇ ਬੈਠਿਆ ਮਾਰਾਂ ਨੂੰ ਦੇਖ ਕੇ ਮਰਦਾਨਾ ਧੀਰ ਤੋਂ ਰਹਿਤ ਹੋ ਰਿਹਾ ਹੈ। ਜਿਨਕੇ ਭੀਰ ਭੂਰ ਚੌ ਫੇਰੇ, ਕਹਿੰਦਾ ਜਿਸ ਗੁਰੂ ਨਾਨਕ ਸਾਹਿਬ ਜੀ ਦੇ ਇਰਦ ਗਿਰਦ ਮੋਦੀ ਖਾਨੇ ਦੇ ਕੋਲ ਕਹਿੰਦੇ ਬੜੀ ਭੀੜ ਤਰਗੀ, ਤਾਤਾ ਲੱਗਿਆ ਰਹਿੰਦਾ ਸੀ। ਉਸ ਤਤ ਕਰਤ ਰਹਿਤ ਨਰ ਘੇਰੇ, ਉਹ ਲੋਕ ਘੇਰਾ ਪਾ ਕੇ ਮਹਾਰਾਜ ਦੀ ਵਡਿਆਈਆਂ ਉਸਤਤੀਆਂ ਕਰਦੇ ਰਹਿੰਦੇ ਵੀ ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ ਮਹਾਨ ਦਾਨੀ ਮਹਾਨ ਪਰਪਕਾਰੀ ਹੈ। ਸੋ ਏਕਲ ਉਦਿਆਨ ਮਝਾਰਾ, ਦੇਖੋ ਅੱਜ ਕਿਹੋ ਜਿਹੀ ਹਾਲਤ ਹੋ ਗਈ, ਉਹ ਗੁਰੂ ਨਾਨਕ ਕਹਿੰਦੇ ਇਕੱਲੇ ਬੈਠੇ ਜੰਗਲ ਵਿੱਚ। ਵੈਸੇ ਇਵ ਕਹਿ ਦ੍ਰਿਗ ਜਲ ਡਾਰਾ, ਇਸ ਤਰ੍ਹਾਂ ਦੇ ਬਚਨ ਜੇ ਕਹਿ ਕੇ ਮੁੱਖੋਂ ਤੇ ਮਰਦਾਨੇ ਨੇ ਅੱਖਾਂ ਵਿੱਚੋਂ ਪਾਣੀ ਜਾ ਸਿੱਟਿਆ, ਥਰੂ ਜੇ ਕਰੇ ਵੀ ਬਹੁਤ ਮਾੜਾ ਹੋਇਆ। ਨਿਕਟ ਜਾਏ ਹੋਇਆ ਠਾਂਡ ਸੁਜਾਨਾ, ਸਿਆਣਾ ਮਰਦਾਨਾ ਜਦੋਂ ਨੇੜੇ ਜੇ ਜਾ ਕੇ ਖੜਾ ਹੋਇਆ ਸਤਿਗੁਰੂ ਦੇ ਘਰ, ਦੁਆਏ ਕਲਿਆਣ ਬਖਾਨਾ, ਆਸ਼ੀਰਵਾਦ ਦਿੱਤੀ ਹੈ ਫਿਰ ਕਲਿਆਣ ਕਹੀ ਹੈ, ਮਹਾਰਾਜ ਦੇ ਵੱਡ ਵਡੇਰਿਆਂ ਦਾ ਨਾਂ ਜਾ ਲੈ ਕੇ ਜਸ ਕੀਤਾ ਹੈ। ਨਿਕਟ ਬੈਠ ਪੁਨ ਬਚਨ ਉਚਾਰਾ, ਫਿਰ ਮਰਦਾਨੇ ਨੇ ਮਹਾਰਾਜ ਦੇ ਕੋਲ ਬੈਠ ਕੇ ਬਚਨ ਕਿਹਾ ਹੈ। ਕੈਸੋ ਵੇਖ ਸਰੀਰ ਸੁਧਾਰਾ, ਗੁਰੂ ਨਾਨਕ ਸਾਹਿਬ ਵਧੀਆ ਕੱਪੜੇ ਜੇ ਪਾ ਲਾ ਕੇ ਕਿਸ ਤਰ੍ਹਾਂ ਖਬਰੀ ਜੀ ਪਾ ਕੇ ਤੁਸੀਂ ਭੇਸ ਧਾਰ ਲਿਆ ਸਰੀਰ ਤੇ। ਮੋਦੀ ਕ੍ਰਿਤ ਹੁਤੀ ਧਨ ਦਾਨੀ, ਗੁਰੂ ਨਾਨਕ ਸਾਹਿਬ ਮੋਦੀ ਖਾਨੇ ਦਾ ਜਿਹੜਾ ਕੰਮ ਸੀ ਉਹ ਤਾਂ ਬਹੁਤ ਕਹਿੰਦੇ ਮਾਇਆ ਦਿੰਦਾ ਸੀ। ਕਿਉਂ ਤਾਜ ਬੈਠੇ ਭੋ ਗੁਣ ਖਾਨੇ, ਗੁਣਾਂ ਦੀ ਖਾਣ ਗੁਰੂ ਨਾਨਕ ਸਾਹਿਬ ਐਸਾ ਮਹਾਨ, ਜਿਹੜਾ ਮੋਦੀ ਦਾ ਖਾਨੇ ਦਾ ਕੰਮ ਛੱਡ ਕੇ ਕਿਉਂ ਬਣ ਗਏ ਫਕੀਰ ਸਾਧੂ। ਖਾਵਤ ਖਰਚਤ ਅਤੁੱਟ ਭੰਡਾਰਾ, ਮਹਾਰਾਜ ਤੁਸੀਂ ਖਾਂਦੇ ਸੀ ਹੋਰ ਗਰੀਬਾਂ ਨੂੰ ਖਰਚੇ ਦਿੰਦੇ ਸੀ ਤੇ ਫਿਰ ਵੀ ਮੋਦੀ ਖਾਨੇ ਦਾ ਭੰਡਾਰਾ ਅਖੁੱਟ ਹੀ ਰਹਿੰਦਾ ਸੀ। ਅਸਨ ਬਸਨ ਨਹਿ ਕਮੀ ਅਗਾਰਾ, ਨਾ ਕਹਿੰਦੇ ਘਰ ਦੇ ਵਿੱਚ ਨਾ ਕੋਈ ਕੱਪੜੇ ਦੀ ਕਮੀ ਸੀ ਨਾ ਭੋਜਨ ਦਾ, ਖੁੱਲਾ ਹੀ ਸੀ ਸਭ ਕੁਛ। ਭਲੀ ਗੁਜਰਥੀ ਤੁਮਰੀ ਤੇਹ ਤੇ, ਗੁਰੂ ਨਾਨਕ ਸਾਹਿਬ ਮੋਦੀ ਖਾਨੇ ਦਾ ਕੰਮ ਚਲਾਉਣ ਕਰਕੇ ਤੁਹਾਡਾ ਤੇ ਤੁਹਾਡੇ ਪਰਿਵਾਰ ਦਾ ਵਧੀਆ ਗੁਜ਼ਾਰਾ ਚੱਲਦਾ ਸੀ, ਸਾਡੇ ਵਰਗਿਆਂ ਨੂੰ ਵੀ ਖੁੱਲਾ ਹੀ ਮਿਲਦਾ ਸੀ। ਸਰਬ ਦਰਬ ਘਰ ਭਰਪੂਰ ਜਿਹ ਤੇ, ਜਿਸ ਮੋਦੀ ਖਾਨੇ ਕਰਕੇ ਸਾਰਾ ਜਿਹੜਾ ਤੁਹਾਡਾ ਘਰ ਹੈ ਧਨ ਨਾਲ ਭਰਿਆ ਪਿਆ ਸੀ। ਕਹਿ ਤੋਟਾ ਆਇਓ ਤੇ ਹਿਮਾਹੀ, ਮਹਾਰਾ ਮੋਦੀ ਖਾਨੇ ਵਿੱਚ ਤੁਹਾਨੂੰ ਕੋਈ ਘਾਟਾ ਹੋ ਗਿਆ, ਕਿਦਾਂ ਨਰੇਸ਼ ਦਈ ਪੁਨ ਨਾਹੀ, ਜਿਹੜਾ ਉਹ ਨਵਾਬ ਉਸਨੇ ਤੁਹਾਨੂੰ ਮਾਇਆ ਨੀ ਦਿੱਤੀ ਵੀ ਅਸੀਂ ਹੁਣ ਮੋਦੀ ਖਾਨਾ ਨਹੀਂ ਇਹ ਤੁਸੀਂ ਚਲਾਉਣਾ ਹੈ। ਕਿਹ ਕਾਰਨ ਤੇ ਸੋ ਕ੍ਰਿਤ ਸ਼ੋਰੀ, ਆਏ ਕੀ ਕਾਰਨ ਬਣਿਆ ਕੀ ਸਬਬ ਬਣਿਆ ਜਿਸ ਕਰਕੇ ਤੁਸੀਂ ਮੋਦੀ ਖਾਨੇ ਦਾ ਕੰਮ ਛੱਡ ਦਿੱਤਾ। ਕਿਉਂ ਅਸ ਬੇਸਹ ਕੀਨ ਬਹੋਰੀ, ਇਹ ਵੀ ਦੱਸੋ ਫਿਰ ਮਹਾਰਾਜ ਤੁਸੀਂ ਮੋਦੀ ਖਾਨੇ ਦਾ ਕੰਮ ਜਾ ਛੱਡ ਕੇ ਆਹ ਜਾ ਕਿਉਂ ਧਾਰ ਲਿਆ, ਗਲ ਵਿੱਚ ਖਫਨੀ ਜੀ ਕਿਉਂ ਪਾ ਲਈ ਹੈ। ਸ੍ਰੀ ਨਾਨਕ ਸੁਣ ਬੋਲੇ ਬਾਨੀ, ਗੁਰੂ ਮਹਾਰਾਜ ਸੁਣ ਕੇ ਮਰਦਾਨੇ ਤਾਂ ਹੀ ਬਚਨਿਓ ਬੋਲੇ ਹਾਂ। ਸੋ ਵਿਰਾਗ ਕੇ ਰਸ ਮਹਿਸਾਨੀ, ਬਚਨ ਹੈ ਕਹਿੰਦੇ ਵਿਰਾਗ ਤੇ ਪ੍ਰੇਮ ਦੇ ਵਿੱਚ ਮਿਲੇ ਹੋਏ। ਮਰਦਾਨੇ ਤੂੰ ਪੂਰਬ ਵਾਰੀ, ਮਹਾਰਾਜ ਕਹਿੰਦੇ ਆ ਛੱਡ ਗੱਲ ਖਫਨੀ ਖੁਫਨੀ ਦੀ, ਜਦੋਂ ਸਾਡੀ ਸ਼ਾਦੀ ਜਦੋਂ ਤੂੰ ਪਹਿਲੀ ਵਾਰੀ ਸਾਡੇ ਕੋਲ ਇੱਥੇ ਆਇਆ ਸੀ ਨਾ ਸੁਲਤਾਨਪੁਰ, ਮਮ ਢਿਗ ਜਾਚਾ ਆਨ ਉਚਾਰੀ, ਵਿਆਹ ਤੋਂ ਬਾਅਦ ਮੇਰੇ ਕੋਲ ਤੂੰ ਆ ਕੇ ਕਹਿੰਦੇ ਮੰਗਣਾ ਕੀਤਾ ਸੀ ਵੀ ਮੈਂ ਮਹਾਰਾਜ ਤੁਹਾਡਾ ਮਰਾਸੀ ਹੈ, ਮੈਨੂੰ ਵੀ ਵਿਆਹ ਦੀ ਖੁਸ਼ੀ ਵਿੱਚ ਕੁਛ ਦਿਓ। ਤੰਤ ਬਾਦਿਤ ਕੋ ਤਬ ਗੁਣ ਦੀਨ, ਮੈਨੂੰ ਅਸੀਂ ਕਿਹਾ ਸੀ ਵੀ ਜੋ ਮੰਗਣਾ ਮੰਗ ਲੈ, ਤੂੰ ਕਹਿੰਦਾ ਵੀ ਜੇ ਆਪ ਹੀ ਦਿਓ ਜੀ ਜਿਹੜੀ ਚੰਗੀ ਚੀਜ਼ ਹੈ, ਫਿਰ ਤੈਨੂੰ ਰਬਾਬ ਦੇ ਵਜਾਉਣ ਦਾ ਜਿਹੜਾ ਗੁਣ ਅਸੀਂ ਬਖਸ਼ਿਆ ਸੀ। ਹਰ ਖਾਵਨ ਮਨ ਹੋਏ ਤੈ ਲੀਨ, ਉਸ ਵੇਲੇ ਤੂੰ ਮਨ ਵਿੱਚ ਖੁਸ਼ ਹੋ ਕੇ ਰਬਾਬ ਦੇ ਵਜਾਉਣ ਦਾ ਗੁਣ ਤੂੰ ਲੈ ਲਿਆ ਸੀ ਸਾਡੇ ਕੋਣ ਬਰ ਰੂਪ ਵਿੱਚ ਇਸੀ ਸਮੇਂ ਕੋ ਬੂਝ ਹੇਤੂ ਹੇ ਮਰਦਾਨੇ ਇਸੇ ਮਾਂ ਸਮੇਂ ਦਾ ਕਹਿੰਦੇ ਉਹ ਕਾਰਨ ਸੁਣ ਲਾ ਵੀ ਤੈਨੂੰ ਇਹ ਜਿਹੜਾ ਗੁਣ ਦਿੱਤਾ ਸੀ ਨਾ ਰਬਾਬ ਜੁਣ ਦਾ ਇਹ ਆਹੀ ਸਮਾਂ ਵੀ ਆਪਾਂ ਸਾਧੂ ਬਣ ਕੇ ਹੁਣ ਇੱਧਰ ਉੱਧਰ ਵਿਚਰਨਾ ਦੋਹਾਂ ਨੇ ਅਵਰਨ ਕਾਰਜ ਸੁਮਤ ਨਿਕੇਤ ਸ੍ਰੇਸ਼ਟ ਮਤ ਦੇ ਕਰ ਮਰਦਾਨਾ ਹੋਰ ਕੋਈ ਕੰਮ ਨਹੀਂ ਹੈ ਜਿਹੜਾ ਖਫਨੀ ਜੀ ਪਾਈ ਇਸੇ ਕਰਕੇ ਹੀ ਹੈ ਨਿਸ ਬਾਸੁਰ ਮਮ ਸੰਗ ਰਹੀ ਜੈ ਮਰਦਾਨੇ ਸਾਡੇ ਨਾਲ ਤੂੰ ਦਿਨੇ ਰਾਤ ਰਿਹਾ ਕਰ ਆਨ ਜਾਮ ਕੋ ਨਾਮ ਨ ਲੀਜੈ ਆਪਾਂ ਜਨਮ ਨਗਰ ਜਾਣਾ ਹੈ ਜਾਂ ਸੁਲਤਾਨਪੁਰ ਜਾਣਾ ਹੈ ਜਾਂ ਹੋਰ ਕਿਤੇ ਸਹੁਰੇ ਜਾਣਾ ਕੋਈ ਕਿਤੇ ਨਾਂ ਨਹੀਂ ਲੈਣਾ ਤੈਨੂੰ ਜਨਮ ਸੁਧਾਰ ਲੈਹੋ ਤੁਮ ਆਪਣਾ ਮਰਦਾਨੇ ਸਾਡੇ ਕੋਲ ਰਹਿ ਕੇ ਚੰਗੀ ਸੰਗਤ ਕਰਕੇ ਮਨੁੱਖਾ ਜਨਮ ਤੂੰ ਸਵਾਰ ਲੈ ਜਗਤ ਅਸਤ ਲਖੋ ਜਿਵ ਸੁਪਨਾ ਸੰਸਾਰ ਤਾਂ ਝੂਠਾ ਹੈ ਜਿਵੇਂ ਸੁਪਨਾ ਕਹਿੰਦੇ ਝੂਠਾ ਹੁੰਦਾ ਹੈ ਸੋਵਤ ਮਦ ਗੁੜਾਕਾ ਜਾਲ ਜਿੰਨਾ ਚਿਰ ਮਨੁੱਖ ਕਹਿੰਦੇ ਨੀਂਦ ਵਿੱਚ ਕਹਿੰਦੇ ਸੁੱਤਾ ਪਿਆ ਹੁੰਦਾ ਹੈ ਸੁਪਨਾ ਸਤ ਭਾਸ ਹੈ ਤੌਲ ਜਿੰਨਾ ਚਿਰ ਜਿਹੜਾ ਸੁਪਨਾ ਸੱਚੇ ਹੀ ਲੱਗਦਾ ਹੈ ਵੀ ਹੈ ਸੁਪਨੇ ਵਿੱਚ ਵੀ ਮੈਂ ਰਾਜਾ ਬਣ ਗਿਆ ਤੇ ਮੇਰੇ ਵਰਗਾ ਕੌਣ ਦੋਹਰਾ ਜਬ ਜਾਗ ਹੈ ਤਬ ਸੂਜਹੀ ਜਦੋਂ ਵੀ ਮਰਦਾਨਿਆ ਇਹ ਜਾਗਦਾ ਹੈ ਫਿਰ ਇਹਨੂੰ ਸੋਝੀ ਪੈਂਦੀ ਹੈ ਵੀ ਮੈਂ ਤਾਂ ਪਾਤਸ਼ਾਹ ਨੀ ਮੈਂ ਤਾਂ ਉਹੀ ਕੰਗਾਲ ਲੰਘ ਮਲਾਂਗੀ ਸੁਪਨ ਪਦਾਰਥ ਕੂਰ ਸੁਪਨੇ ਦੇ ਜਿਹੜੇ ਪਦਾਰਥ ਮਹਾਰਾਜਾ ਬਣ ਕਰਕੇ ਦਿਸ ਰਹੇ ਉਹ ਤਾਂ ਸਭ ਝੂਠੇ ਹੀ ਹੈ ਜਗਤ ਪਦਾਰਥ ਤਸ ਲਖੋ ਇਹ ਮਰਦਾਨੇ ਸੁਪਨੇ ਦੇ ਪਦਾਰਥਾਂ ਵਾਂਗੂ ਸੰਸਾਰ ਦੇ ਪਦਾਰਥ ਵੀ ਝੂਠੇ ਹੀ ਜਾਣ ਲਾ ਗਿਆਨ ਭਏ ਤੇ ਦੂਰ ਪਰਮੇਸ਼ਰ ਦਾ ਗਿਆਨ ਹੋ ਜਾਏ ਕਹਿੰਦੇ ਸਾਰੇ ਪਦਾਰਥ ਕਹਿੰਦੇ ਝੂਠੇ ਦੂਰ ਚਲੇ ਜਾਂਦੇ ਨਾਸਵੰਤ ਦਿਸਦੇ ਹੈ ਮਨੁੱਖ ਚੌਪਈ ਸ੍ਰੀ ਨਾਨਕ ਬਚ ਸੁਣੇ ਸੁਭਾਗੂ ਇਹ ਸ੍ਰੇਸ਼ਟ ਭਾਗਾਂ ਵਾਲੇ ਮਰਦਾਨੇ ਨੇ ਜਦੋਂ ਇਹ ਧਿਆਨ ਦੇ ਕੇ ਸਤਿਗੁਰੂ ਜੀ ਦੇ ਬਚਨ ਸੁਣੇ ਭਇਓ ਸਹਿਜ ਹੀ ਹਿਰਦੇ ਵਿਰਾਗੂ ਉਸੇ ਵੇਲੇ ਸਹਿਜ ਹੀ ਮਨ ਦੇ ਵਿੱਚ ਵੇਲੇ ਵੈਰਾਗ ਪੈਦਾ ਹੋਇਆ ਆ ਜਾਹੇ ਨਾਮ ਅਗਿਆਨ ਮਿਟਾਵੇ ਬਾਲਿਆ ਜੀ ਕਹਿੰਦੇ ਜਿਸ ਮਹਾਰਾਜ ਦੇ ਨਾਮ ਲੈਣੇ ਕਰਕੇ ਅਗਿਆਨ ਮਿਟ ਜਾਂਦਾ ਹੈ ਤੇ ਉਪਦੇਸ਼ ਬੋਧ ਕਿਉਂ ਨਾ ਆਵੇ ਗੁਰੂ ਨਾਨਕ ਸਾਹਿਬ ਦੇ ਉਪਦੇਸ਼ ਦੇਣ ਕਰਕੇ ਭਾਈ ਮਰਦਾਨੇ ਨੂੰ ਭਲਾ ਕਿਵੇਂ ਗਿਆਨ ਨਾ ਹੋ ਆਵੇ ਬਿਗਸ ਬਦਨ ਤੇ ਬਚਨ ਪ੍ਰਕਾਸ਼ਾ ਮਹਾਰਾਜ ਨੇ ਮੁਖੋਂ ਹੱਸਦਿਆਂ ਹੱਸਦਿਆਂ ਬਚਨ ਕਿਹਾ ਮਰਦਾਨੇ ਤਾਂ ਇੱਛਾ ਗਮਨ ਕਰਨ ਕੇ ਆਸਾ ਮਰਦਾਨੇ ਨੇ ਖੁਸ਼ ਹੋ ਕੇ ਮਹਾਰਾਜ ਕਿਸ ਪਾਸੇ ਜਾਣ ਦੀ ਆਪ ਜੀ ਦੀ ਆਸਾ ਹੈ ਕਿਸ ਪਾਸੇ ਖਿਆਲ ਹੈ ਤੁਮ ਕਾਰਜ ਜੋ ਮਮ ਆਧੀਨ ਐਸਾ ਕਿਹੜਾ ਕੰਮ ਹੈ ਵੀ ਜਿਹੜੇ ਮੇਰੇ ਅਧੀਨ ਹੈ ਮੇਰੇ ਕਰਨ ਯੋਗ ਕਰੋ ਕਿਉਂ ਨਾ ਮੈਂ ਹੋਏ ਛਲ ਹੀਨ ਛਲ ਫਰੇ ਤੋਂ ਰਹਿ ਤੋ ਕਿ ਉਹ ਕੰਮ ਕਿਉਂ ਨੀ ਕਰੂੰਗਾ ਚੰਗੀ ਤਰ੍ਹਾਂ ਤੁਮਰੇ ਦਰਸ ਕਰਖ ਮਮ ਲੀ ਮਨ ਲੀਆ ਗੁਰੂ ਨਾਨਕ ਸਾਹਿਬ ਮੈਂ ਸੱਚ ਵੇਲਣਾ ਤੁਹਾਡੇ ਦਰਸ਼ਨ ਨੇ ਮੇਰੇ ਮਨ ਨੂੰ ਖਿੱਚ ਲਿਆ ਹੈ ਇੱਕ ਆਸ ਨਾਸੀ ਅਬ ਵੀ ਹੋਰ ਸਭ ਦੂਸਰੀਆਂ ਨਾਸਾਂ ਨਾਸ ਹੋ ਗਈਆਂ ਹੁਣ ਤਾਂ ਇੱਕੋ ਇੱਕ ਤੁਹਾਡੇ ਰਿਕਾਰਡ ਤੁਹਾਡੇ ਦਰਸ਼ਨ ਕਰਨ ਦੀ ਆਸਾ ਰਹਿ ਗਈ ਹੈ ਜਗਤ ਵਿਕਾਰਨ ਤੇ ਭੀ ਸ਼ਾਂਤੀ ਜਿਹੜੇ ਸੰਸਾਰ ਦੇ ਤਰ੍ਹਾਂ ਤਰ੍ਹਾਂ ਦੇ ਵਿਕਾਰ ਫੁਰਦੇ ਸੀ ਉਹ ਵੀ ਮਨ ਵਿੱਚ ਹੁਣ ਸ਼ਾਂਤੀ ਹੋ ਗਈ ਖਤਮ ਹੋ ਗਏ ਔਰ ਆਨੰਦ ਉਪਜਾ ਬਹੁ ਭਾਂਤੀ ਬਹੁਤ ਤਰ੍ਹਾਂ ਦਾ ਹਿਰਦੇ ਵਿੱਚ ਮਾੜਾ ਆਨੰਦ ਖੇੜਾ ਪੈਦਾ ਹੋ ਗਿਆ ਦੋਹਰਾ ਕਿਤ ਦਿਸ਼ ਕਰੋ ਭਿਆਨ ਅਬ ਗੁਰੂ ਨਾਨਕ ਸਾਹਿਬ ਦੱਸੋ ਹੁਣ ਆਪਾਂ ਕਿਸ ਤਰਫ ਨੂੰ ਚੱਲਣਾ ਹੈ ਸੰਗ ਲੈ ਕਰ ਮੋਹ ਮੈਨੂੰ ਮਾਰਾ ਆਪਣੇ ਨਾਲ ਲੈ ਕੇ ਸੁਣ ਮਰਦਾਨੇ ਕੇ ਬਚਨ ਮਾਰਾ ਨੇ ਜਦੋਂ ਮਰਦਾਨੇ ਦੇ ਬਚਨ ਸੁਣੇ ਬੋਲੇ ਆਨੰਦ ਸੰਦੋਹ ਸੰਪੂਰਨ ਆਨੰਦ ਦੇ ਜਿਹੜੇ ਸੰਪੂਰਨ ਆਨੰਦ ਸਰੂਪ ਹੀ ਹੈ ਉਹ ਫਿਰ ਬਚਨ ਬੋਲੇ ਸਤਿਗੁਰੂ ਚੌਪਈ ਨਹੀਂ ਪ੍ਰਥਮ ਇਹ ਕੀਨ ਵਿਚਾਰਾ ਇਹ ਵੀ ਮਰਦਾਨੇ ਪਹਿਲਾਂ ਤਾਂ ਕੋਈ ਵਿਚਾਰ ਨਹੀਂ ਕੀਤੀ ਵੀ ਫਲਾਨੇ ਤਰਫ ਨੂੰ ਜਾਣਾ ਜਹਲੇ ਜਾਵਹਿ ਸ੍ਰੀ ਕਰਤਾਰਾ ਸਿਆਣੇ ਮਰਦਾਨੇ ਪਰਮੇਸ਼ਰ ਕਰਤਾਰ ਜਿੱਧਰ ਨੂੰ ਲੈ ਕੇ ਜਾਏਗਾ ਉਧਰ ਨੂੰ ਚੱਲ ਪਾਂਗੇ ਤਿਤ ਦਿਸ਼ ਚੱਲ ਹੋ ਸੰਗ ਹਰ ਖਾਏ ਜਿੱਧਰ ਨੂੰ ਕਰਤਾਰ ਲਗਾਏਗਾ ਉਸ ਤਰਫ ਨੂੰ ਮਰਦਾਨੇ ਖੁਸ਼ ਹੋ ਕੇ ਤੂੰ ਸਾਡੇ ਨਾਲ ਚੱਲ ਪੈ ਮੋਹ ਲੋਭ ਕਹਿ ਹਿਰਦੇ ਬਿਹਾਏ ਇਹ ਮਰਦਾਨੇ ਹਿਰਦੇ ਵਿੱਚੋਂ ਪਰਿਵਾਰ ਦਾ ਮੋਹ ਧਨ ਪਦਾਰਥ ਦਾ ਲੋਭ ਸਾਰਾ ਦੂਰ ਕਰਕੇ ਛੱਡ ਕੇ ਚੱਲ ਸੁਣ ਪ੍ਰਭ ਏਕ ਕਠਨ ਵਿਦ ਮੋਹ ਮਰਦਾਨਾ ਸੁਣ ਕੇ ਕਹਿਣ ਲੱਗੇ ਲੱਗਿਆ ਮਹਾਰਾ ਇੱਕ ਮੈਨੂੰ ਬੜੀ ਔਖੀ ਜੀ ਵਿਧੀ ਗੱਲ ਆਪ ਬਣੀ ਦੋਹ ਦਿਸ਼ ਤੇ ਮੁਸ਼ਕਲ ਸੀ ਜੋ ਹੋਰ ਮਹਾਰਾ ਦੋਹਾਂ ਤਰਫਾਂ ਤੋਂ ਮੈਨੂੰ ਮੁਸ਼ਕਲ ਜੀ ਆ ਬਣੀ ਔਖਿਆਈ ਜੀ ਕਠਿਨਾਈ ਜੀ ਆ ਬਣੀ ਤੁਮਰੀ ਸੁਧ ਸੁਨ ਪਿਤ ਮਹਿ ਤਾਰੀ ਕਿਉਂਕਿ ਤੁਹਾਡੇ ਜਿਹੜੇ ਮਾਤਾ ਪਿਤਾ ਹੈ ਉਹਨਾਂ ਨੇ ਤੁਹਾਡੀ ਖਬਰ ਸਾਰ ਸੁਣ ਕੇ ਵੀ ਮੋਦੀ ਖਾਨਾ ਛੱਡ ਗਏ ਆ ਮਹਾਰਾਜ ਫਕੀਰ ਬਣ ਗਏ ਆ ਕਫਨੀ ਗਰਭ ਚ ਪਾ ਲਈ ਸਦਨ ਤੇ ਮੁਜਲੀਨ ਹਕਾਰੀ ਮਹਾਰਾਜ ਤੁਹਾਡੀ ਖਬਰ ਸਾਰ ਲੈਣ ਵਾਸਤੇ ਮੈਨੂੰ ਤੁਹਾਡੇ ਮਾਤਾ ਪਿਤਾ ਨੇ ਘਰ ਵਿੱਚ ਬੁਲਾ ਕੇ ਤੁਹਾਡੇ ਕੋਲ ਭੇਜਿਆ ਕੁਸ਼ਲ ਲੈਣ ਮੁਜ ਦ੍ਰੁਤ ਪਠਾਇਆ ਮੈਨੂੰ ਮਹਾਰਾਜ ਤੁਹਾਡੀ ਰਾਜੀ ਖੁਸ਼ੀ ਪੁੱਛਣ ਵਾਸਤੇ ਲੈਣ ਵਾਸਤੇ ਛੇਤੀ ਦੇ ਕੇ ਭੇਜਿਆ ਬਿਨ ਬਿਲੰਬਹਾ ਆਇਓ ਤਾਇਆ ਤੁਹਾਡੇ ਮਾਤਾ ਪਿਤਾ ਦੇ ਕਹਿਣ ਕਰਕੇ ਮੈਂ ਬਿਨਾਂ ਦੇਰੀ ਤੋਂ ਦੌੜਦਾ ਆਇਆ ਇਤ ਦਿਸ਼ ਕੀ ਉਡੀਕ ਸੋ ਕਰਹੀ ਮਹਾਰਾਜ ਹੁਣ ਜਦੋਂ ਮੈਂ ਨਹੀਂ ਜਾਵਾਂਗਾ ਇਸ ਤਰਫ ਦੀ ਉਡੀਕ ਕਰਨਗੇ ਵੀ ਮਰਦਾਨਾ ਹੋ ਸਾਰੀ ਖਬਰ ਸਾਰ ਦੇਊਗਾ ਰਾਵਰ ਕੀ ਚਿਤ ਚਿੰਤਾ ਧਰਹੀ ਕਿਉਂਕਿ ਆਪ ਜੀ ਦੀ ਚਿੱਤ ਵਿੱਚ ਤੁਹਾਡੇ ਮਾਂ ਪਿਓ ਚਿੰਤਾ ਰੱਖਦੇ ਹੋਣਗੇ ਉਡੀਕਦੇ ਹੋਣਗੇ ਮੈਨੂੰ ਦੋਹਰਾ ਨਿਜ ਰਜਾਇ ਢਿੱਗ ਰਹਿਣ ਕੀ ਆਪ ਦੀ ਹੁਣ ਆਗਿਆ ਹੋ ਗਈ ਵੀ ਤੂੰ ਸਾਡੇ ਕੋਲ ਹੀ ਪੱਕਾ ਰਹਿ ਪਾ ਯਾ ਬਿਦ ਮੁਸ਼ਕਲ ਇਸ ਤਰ੍ਹਾਂ ਹੁਣ ਮਹਾਰਾਜ ਤੁਹਾਡੀ ਆਗਿਆ ਮੰਨਾ ਕਿ ਤੁਹਾਡੇ ਮਾਂ ਪਿਓ ਨੇ ਆਗਿਆ ਦੇ ਕੇ ਭੇਜਿਆ ਉਹ ਮੰਨਾ ਉਧਰ ਨੂੰ ਜਾਵਾਂ ਕਿ ਇੱਥੇ ਰਹਾਂ ਜਾਨੋ ਬਨੈਨ ਅਬ ਤਹਾਂ ਹੁਣ ਮਹਾਰਾਜ ਤੁਹਾਡੇ ਮਾਂ ਪਿਓ ਕੋਲ ਤਾਂ ਜਾਣਾ ਬਣ ਨਹੀਂ ਸਕਦਾ ਕਿਉਂਕਿ ਤੂੰ ਕਿਸੇ ਕਹਿਤਾ ਵੀ ਇੱਥੇ ਰਹਿ ਛੱਡ ਉਧਰ ਲਾ ਖੜਾ ਸੋ ਚਿੰਤਾ ਤੁਰ ਹੋ ਮਹਾਰਾਜ ਤੁਹਾਡੇ ਮਾਂ ਪਿਓ ਚਿੱਤਾ ਵਿੱਚ ਵਿਆਕਲ ਹੋਣਗੇ ਜਦੋਂ ਉਹਨਾਂ ਨੂੰ ਕੋਈ ਖਬਰ ਸਾਰ ਨਾ ਪਹੁੰਚੀ ਵੀ ਮਰਦਾਨਾ ਕਿੱਧਰ ਮਰ ਗਿਆ ਚੌਪਈ ਸ੍ਰੀ ਗੁਰ ਭਾਨੈ ਸੁਨਹੋ ਮਰਦਾਨਾ ਮਹਾਰਾਜ ਕਹਿੰਦੇ ਮਰਦਾਨੇ ਸਾਨ ਤੈਨੂੰ ਅਸੀਂ ਕਹਿੰਦੇ ਕਰਹੋ ਆਪ ਜੋ ਭਲ ਮਨ ਮਨ ਮੈਂ ਵੀ ਮਰਦਾਨੇ ਜਿਵੇਂ ਤੇਰੇ ਮਨ ਵਿੱਚ ਚੰਗਾ ਮੰਨਦਾ ਜਿਵੇਂ ਤੇਰਾ ਮਨ ਚੰਗਾ ਕਹਿੰਦ ਕਰ ਮੰਨਦਾ ਉਵੇਂ ਕਰ ਲੈ ਹਮਰੇ ਸੰਗ ਕਠਿਨਤਾ ਰਹਿਣਾ ਪਰ ਇੰਨੀ ਤੈਨੂੰ ਗੱਲ ਕਹਿ ਰਹੇ ਵੀ ਸਾਡੇ ਨਾਲ ਰਹਿਣ ਵਾਸਤੇ ਤੈਨੂੰ ਬੜੀ ਔਖਿਆਈ ਹੋਵੇ ਬਹੁਤ ਔਖਾ ਹੋ ਕੇ ਰਹਿਣਾ ਪਊਗਾ ਤ੍ਰਿਸ਼ਨਾ ਦਹਿਨ ਵਿਖੈ ਜੋ ਦਹਿਨਾ ਜਿਹੜੀ ਤ੍ਰਿਸ਼ਨਾ ਦੀ ਅੱਗ ਹੈ ਦੇ ਜਿਵੇਂ ਸਾਰੇ ਸੜਦੇ ਮਚਦੇ ਰਹਿੰਦੇ ਲੋਕ ਭੱਜੇ ਹੀ ਫਿਰਦੇ ਤੋਏ ਸੰਤੋਖ ਬੁਝਾਵਨ ਕਰਹੀ ਜੇ ਤੂੰ ਸਾਡੇ ਨਾਲ ਰਹਿਣਾ ਨਾ ਫਿਰ ਇਹ ਤ੍ਰਿਸ਼ਨਾ ਦੀ ਅੱਗ ਜਿਹਦੇ ਨਾਲ ਲੋਕ ਸੜਦੇ ਤੂੰ ਸੰਤੋਖ ਰੂਪੀ ਰੂਪੀ ਪਾਣੀ ਪਾ ਕੇ ਇਹਨੂੰ ਬੁਝਾਉਣਾ ਹੋਊਗਾ ਸੰਤੋਖੀ ਬਣਨਾ ਪਊਗਾ ਸੋਹਮ ਸੰਗਤ ਕੋ ਅਨਸਰ ਜਿਹੜਾ ਸੰਤੋਖੀ ਹੋ ਤ੍ਰਿਸ਼ਨਾ ਦੀ ਅੱਗ ਵਿੱਚ ਨਹੀਂ ਸਰੂਗਾ ਉਹ ਸਾਡੇ ਨਾਲ ਰਹਿ ਸਕਦਾ ਜੇ ਤਾਂ ਸੰਤੋਖੀ ਬਣ ਕੇ ਰਹਿਣਾ ਰਹਿ ਜੇ ਤ੍ਰਿਸ਼ਨਾ ਦੇ ਅੱਗ ਵਿੱਚ ਸਾਡਾ ਮਚਣਾ ਫਿਰ ਜਾ ਕਰੇ ਅਸਨ ਬਸਨ ਪ੍ਰਾਪਤ ਤੇ ਕਾਲੂ ਮਹਾਰਾਜ ਕਹਿੰਦੇ ਸੱਚ ਹੈ ਵੀ ਕਿਸੇ ਸਮੇਂ ਭੋਜਨ ਕੱਪੜਾ ਮਿਲੂ ਕਿਸੇ ਸਮੇਂ ਸ਼ਹਿਤ ਨਾ ਹੀ ਮਿਲੇ ਨਹਿ ਪਾਵਹਿ ਜਿਨ ਹੋਏ ਬਿਹਾਲੂ ਤੂੰ ਨਾ ਪਾਇਆ ਕੱਪੜਾ ਪ੍ਰਸ਼ਾਦਾ ਮਤਾ ਫਿਰ ਵਿਆਕਲ ਜਾ ਦੁਖੀ ਜਾ ਹਮੇ ਸਾਨੂੰ ਔਖਾ ਸੌਖਾ ਜਾ ਹੋ ਕੇ ਬੋਲੇ ਸੁਖ ਭੋਜਨ ਕੇ ਪਿਆਸ ਬਿਲਾਸਾ ਜੇ ਤੂੰ ਵੀ ਹੈ ਸੁਖ ਭੋਜਨ ਭੋਜਨ ਕੇ ਪਿਆਸ ਬਿਲਾਸਾ ਸੁਖ ਭੋਗਨ ਜੇ ਪਿਆਸ ਬਿਲਾਸਾ ਕਹੀ ਜਾਂਦਾ ਸੀ ਸੁਖ ਭੋਗਨ ਜੇ ਵੀ ਤਰ੍ਹਾਂ ਤਰ੍ਹਾਂ ਦੇ ਸੁਖ ਭੋਗਣੇ ਹੈ ਇਸ ਤਰ੍ਹਾਂ ਤੂੰ ਤਰ੍ਹਾਂ ਤਰ੍ਹਾਂ ਦੇ ਅਨੰਦ ਮੰਨਣੇ ਹੈ ਤੋ ਜਾਵਹ ਕਾਲੂ ਪਿਤ ਪਾਸਾ ਫਿਰ ਵੀ ਸਾਡੇ ਪਿਤਾ ਦੇ ਕੋਲ ਚਲਿਆ ਜਾ ਉੱਥੇ ਤੈਨੂੰ ਤਰ੍ਹਾਂ ਤਰ੍ਹਾਂ ਦੇ ਪਦਾਰਥ ਦੇ ਮੋਜਾਂ ਲੁੱਟੀ ਜਾਈ ਬੈਸਨ ਰਹਿਣ ਮਿਲਣ ਪਰਿਵਾਰ ਇਸ ਤਰ੍ਹਾਂ ਕਰੇ ਆਨੰਦ ਨਾਲ ਬੈਠੇ ਰਹਿਣਾ ਇਸ ਤਰ੍ਹਾਂ ਪਰਿਵਾਰ ਨਾਲ ਮਿਲੇ ਜੁਲੇ ਰਹਿਣਾ ਇਹ ਬਾਤਾਂ ਸਭ ਮੱਧ ਅਗਾਰਾ ਇਹ ਤਾਂ ਜਿਹੜੀਆਂ ਗੱਲਾਂ ਬਾਤਾਂ ਨਾ ਇਹ ਤਾਂ ਮਰਦਾਨੇ ਘਰ ਵਿੱਚ ਹੀ ਮਿਲ ਸਕਦੀ ਹਨ ਸਾਡੇ ਨਾਲ ਨੀ ਇਹ ਆਨੰਦ ਮੇਲੇ ਲੁੱਟੇ ਜਾਣੇ ਇੱਥੇ ਖਾਣਾ ਪੀਣਾ ਕੱਪੜਾ ਭੋਜਨ ਨਹੀਂ ਮਿਲਣਾ ਤੈਨੂੰ ਸਮੇਂ ਸਿਰ ਦੋਹਰਾ ਸ਼ੁਦਾ ਨਗਨਤਾ ਜਾਨੀਏ ਮਹਾਰਾਜ ਕਹਿੰਦੇ ਸਾਡੇ ਕੋਲ ਤੈਨੂੰ ਭੁੱਖੇ ਵੀ ਰਹਿਣਾ ਪਊਗਾ ਨੰਗੇ ਵੀ ਰਹਿਣਾ ਪਊਗਾ ਜਾਣ ਲਈ ਪੁਨ ਰਹਿਣੋ ਉਦਿਆਨ ਤੇ ਵੀ ਪਣਗ ਨੀ ਇਹ ਜੰਗਲ ਵਿੱਚ ਰਹਿਣਾ ਪਊਗਾ ਥੱਲੇ ਹੀ ਪੈਣਾ ਪਊਗਾ ਸੰਗ ਰਹਿਣ ਮਮ ਤੋ ਬਣੇ ਇਹ ਤਾਂ ਮਰਦਾਨੇ ਤੂੰ ਭੁੱਖਾ ਰਹਿਣਾ ਚਾਹ ਰਹਿਣਾ, ਨੰਗਾ ਰਹਿਣਾ, ਜੰਗਲਾਂ ਵਿੱਚ ਰਹਿਣਾ, ਫਿਰ ਤਾਂ ਸਾਡੇ ਨਾਲ ਰਹਿਣਾ ਤੇਰਾ ਬਣ ਸਕਦਾ ਹੈ। ਕਰੀਏ ਔਰ ਪਰਵਾਨ, ਤਿੰਨੇ ਗੱਲਾਂ ਹਿਰਦੇ ਵਿੱਚ ਪ੍ਰਵਾਨ ਕਰ ਲੈ ਵੀ ਭੁੱਖਾ ਰਹਾਂ, ਨੰਗਾ ਰਹਾਂ, ਜੰਗਲ ਵਿੱਚ ਰਹਾਂ, ਮੈਂ ਰਹੂੰਗਾ ਜੀ ਖੁਸ਼ ਹੋ ਕੇ। ਚੌਪਈ ਪ੍ਰਭ ਜੀ ਤ੍ਰਿਸ਼ਨਾ ਮਨ ਤੇ ਮੂਕੀ, ਮਰਦਾਨਾ ਕਹਿਣ ਲੱਗਿਆ ਮਹਾਰਾਜ ਤੁਹਾਡੇ ਦਰਸ਼ਨ ਤੁਹਾਡੇ ਬਚਨ ਸੁਣ ਕੇ ਜਿਹੜੀ ਮਾਇਆ ਦੀ ਤ੍ਰਿਸ਼ਨਾ ਉਹ ਤਾਂ ਬਿਲਕੁਲ ਅੰਦਰੋਂ ਖਤਮ ਹੋ ਗਈ ਹੈ। ਆਨ ਜਾਨ ਕੀ ਆਸਾ ਚੁਕੀ, ਬਾਕੀ ਵੀ ਹੁਣ ਆਪ ਨੂੰ ਛੱਡ ਕਿਤੇ ਹੋਰ ਜਾਣਾ ਇਹ ਵੀ ਆਸਾ ਖਤਮ ਹੋ ਗਈ ਹੈ। ਤੁਮ ਸਮਾਨ ਕੋ ਨਦਰ ਨ ਆਵੇ, ਕਿਉਂਕਿ ਤੁਹਾਡੇ ਵਰਗਾ ਮਹਾਰਾਜ ਮੈਨੂੰ ਕੋਈ ਇੱਥੇ ਨਿਗਾਹ ਵਿੱਚ ਨਹੀਂ ਨਜ਼ਰ ਵਿੱਚ ਨਹੀਂ ਆਉਂਦਾ ਹੈ। ਤਿੰਨਕਾਰ ਪਿਖ ਖਦਿਓਤ ਨ ਭਾਵੇ, ਕੋਈ ਸੂਰਜ ਨੂੰ ਦੇਖ ਲਵੇ ਫਿਰ ਉਹਨੂੰ ਟਟਾਣੇ ਦਾ ਚਾਨਣ ਥੋੜਾ ਲੱਗਦਾ, ਟਟਾਣਾ ਤੇ ਮਾੜਾ ਜਿਹਾ ਕਰਦਾ ਹੁੰਦਾ, ਸੂਰਜ ਕਿੰਨਾ ਪ੍ਰਕਾਸ਼ਵਾਨ ਹੁੰਦਾ। ਰਹੋ ਸੰਗ ਮੈਂ ਮਨ ਮਹਿ ਠਾਨੀ, ਮਹਾਰਾ ਮੈਂ ਤਾਂ ਮਨ ਵਿੱਚ ਪੱਕੀ ਧਾਰ ਲਈ ਵੀ ਸਾਰੀ ਜ਼ਿੰਦਗੀ ਤੁਹਾਡੇ ਨਾਲ ਹੀ ਰਹੂੰਗਾ। ਸੁਣ ਸ੍ਰੀ ਗੁਰ ਬੋਲੇ ਮ੍ਰਿਦ ਬਾਣੀ, ਮਰਦਾਨੇ ਤੋਂ ਸੁਣ ਕੇ ਬਹੁਤ ਹੀ ਕੋਮਲ ਬਚਨ ਸਤਿਗੁਰੂ ਇਹਨੂੰ ਬੋਲੇ। ਜਾਹੋ ਰਬਾਬ ਨਗਰ ਤੇ ਲਿਆਵਾ, ਕਹਿੰਦੇ ਚੰਗਾ ਮਰਦਾਨੇ ਫਿਰ ਸੁਲਤਾਨਪੁਰ ਚਲਾ ਜਾ, ਉੱਥੋਂ ਤੂੰ ਰਬਾਬ ਲੈ ਆ, ਫਿਰ ਉਹ ਸੁੰਦਰ ਆਨ ਬਜਾਵੋ, ਹੁਣ ਵੇਖ ਕੇ ਤੇ ਇੱਥੇ ਸਾਡੇ ਕੋਲ ਆ ਕੇ ਉਹਨੂੰ ਬਜਾ। ਸੁਣ ਪ੍ਰਭ ਜੀ ਮੈਂ ਕਬ ਹੈ ਨ ਗਾਇਆ, ਮਰਦਾਨਾ ਕਹਿਣ ਲੱਗਿਆ ਮਹਾਰਾਜ ਸੁਣੋ ਮੇਰਾ ਬਚਨ, ਮੈਂ ਤਾਂ ਕਿਤੇ ਰਬਾਬ ਬਜਾਇਆ ਨੀ ਤੇ ਨਾ ਰਬਾਬ ਜਾ ਕੇ ਗਾਇਨ ਕੀਤਾ। ਨਹਿ ਕੋ ਬਾਦਿਤ ਹਾਥ ਬਜਾਇਆ, ਹਾਏ ਤਾਂ ਕੋਈ ਵੀ ਸਾਜ ਲੈ ਕੇ ਮੈਂ ਹੱਥਾਂ ਵਿੱਚ ਬਜਾਇਆ ਨੀ, ਨਾ ਸਾਜ ਦੇ ਨਾਲ ਕਿਤੇ ਗਾਇਆ ਹੈ। ਕੇਤਿਕ ਬਾਸੁਰ ਮਹਿ ਸਿੱਖ ਲੇ, ਮਾਰਾ ਰਬਾਬ ਲਿਆ ਕੇ ਕੁਝ ਕੁ ਦਿਨਾਂ ਦਿਨ ਵਿੱਚ ਮੈਂ ਗਾਉਣਾ ਬਜਾਉਣਾ ਸਿੱਖ ਲਊਂਗਾ। ਗਾਵਨ ਬਹਰ ਬਜਾਵਨ ਭੇ, ਫਿਰ ਮਾਰਾ ਇਹ ਕਿਵੇਂ ਸਾਜ ਬਜਾਉਣਾ ਹੈ, ਕਿਵੇਂ ਦੇ ਸਵਰ ਵਿੱਚ ਗਾਉਣਾ, ਇਹ ਸਾਰਾ ਭੇਦ ਮੈਂ ਸਿੱਖ ਲਊਂਗਾ। ਸ੍ਰੀ ਨਾਨਕ ਬੋਲੇ ਮਨ ਭਾਵਨ, ਗੁਰੂ ਮਹਾਰਾਜ ਜੋ ਮਨ ਦੇ ਭਾਉਣ ਵਾਲਾ ਬਚਨ ਹੈ ਉਹ ਬੋਲੇ ਮਰਦਾਨੇ ਤਾਂ। ਗੁਣ ਗਾਵਨ ਦੀਏ ਬਾਹਰ ਬਜਾਵਨ, ਮਹਾਰਾਜ ਕਹਿੰਦੇ ਉਹ ਮਰਦਾਨੇ ਤੈਨੂੰ ਪਹਿਲਾਂ ਹੀ ਇਹ ਰਬਾਬ ਬਜਾਉਣ ਦਾ ਗੁਣ ਵੀ ਦਿੱਤਾ ਹੈ ਤੇ ਗਾਉਣ ਦਾ ਵੀ ਗੁਣ ਦੇ ਹੀ ਦਿੱਤਾ ਬਰੂ ਬਚਨ ਕਹਿ ਕੇ। ਸੋ ਲੈ ਕਰ ਤੈਂ ਕੈਸੇ ਕੀਨੋ, ਤੈਨੂੰ ਜਦੋਂ ਤੂੰ ਵਿਆਹ ਤੇ ਆਇਆ ਸੀ ਉਹ ਜਿਹੜਾ ਗੁਣ ਤੈਨੂੰ ਦਿੱਤਾ ਸੀ ਉਹ ਸਾਡੇ ਕੋਲੋਂ ਲੈ ਕੇ ਤੈਨੇ। ਪੂਰਬ ਆਏ ਜੋ ਹਮ ਤੇ ਲੀਨੋ, ਪਹਿਲਾਂ ਜਦੋਂ ਸਾਡੇ ਕੋਲ ਆ ਕੇ ਤੂੰ ਰਬਾਬ ਦੇ ਬਜਾਉਣ ਦਾ ਗਾਉਣ ਦਾ ਗੁਣ ਲਿਆ ਸੀ। ਸੁਣ ਕਰਨਾ ਨਿਧ ਜੋ ਤੁਮ ਦੀਨ, ਇਹ ਮਰਦਾਨਾ ਬੋਲਿਆ ਹੈ ਕਿਰਪਾ ਦੇ ਖਜ਼ਾਨੇ ਜੋ ਤੁਸੀਂ ਇਹ ਰਬਾਬ ਬਜਾਉਣ ਦਾ ਗਾਉਣ ਦਾ ਮੈਨੂੰ ਗੁਣ ਬਖਸ਼ਿਆ ਸੀ ਬਰ ਰੂਪ ਵਿੱਚ, ਸੋ ਤੋ ਮੈਂ ਕਿਤ ਖਰਚ ਨ ਕੀਨੋ, ਮਹਾਰਾ ਮੈਂ ਕਿਤੇ ਖਰਚਿਆ ਨੀ, ਨਾ ਕੋਈ ਰਬਾਬ ਲੈ ਕੇ ਬਜਾਇਆ, ਨਾ ਕਿਤੇ ਬਜਾਇਆ ਗਾਇਆ ਉਸ ਵਿੱਚ। ਸ੍ਰੀ ਗੁਰ ਭਾਣੇ ਨ ਸੋਧ ਨਾ ਬਚਨ ਹਟਾਵਾ, ਮਹਾਰਾਜ ਕਹਿੰਦੇ ਵੀ ਚੰਗਾ ਸਾਡਾ ਮਰਦਾਨੇ ਬਚਨ ਨਾ ਮੋੜ। ਪੁਰ ਤੇ ਆਨ ਰਬਾਬ ਬਜਾਵੋ, ਸੁਲਤਾਨਪੁਰ ਚਲਿਆ ਜਾ, ਉੱਥੋਂ ਲਿਆ ਕੇ ਇੱਥੇ ਹਜੂਰੀ ਵਿੱਚ ਰਬਾਬ ਬਜਾ। ਸੁਣਤ ਉੱਠਿਓ ਤੂਰਨ ਮਰਦਾਨਾ, ਮਹਾਰਾਜ ਤੋਂ ਬਚਨ ਸੁਣ ਕੇ ਮਰਦਾਨਾ ਝੱਟ ਪੱਟ ਉੱਠ ਖੜੋਤਾ। ਖੋਜਨ ਹਿਤ ਗਾ ਪੁਰ ਸੁਲਤਾਨਾ, ਰਬਾਬ ਢੂੰਡਣ ਵਾਸਤੇ ਖੋਜ ਕਰਨ ਵਾਸਤੇ ਸੁਲਤਾਨਪੁਰ ਸਾਹਿਬ ਚਲਾ ਗਿਆ। ਢਾਡੀ ਗਾਵੇਂ ਅਗਰ ਪਠਾਇਆ, ਇੱਕ ਪਠਾਨ ਦੇ ਕੋਲ ਕਹਿੰਦੇ ਢਾਡੀ ਖੜੋਤਾ ਗਾਇਨ ਕਰ ਰਿਹਾ ਰਬਾਬ ਨਾਲ, ਫਿਰ ਤਬੈਸ ਗਯੋ ਤੇ ਹਥਾਨਾ, ਉਹਨੂੰ ਰਬਾਬ ਨਾਲ ਵਜਾ ਕੇ ਗਾਉਂਦਾ ਹੋਇਆ ਦੇਖ ਕੇ ਮਰਦਾਨਾ ਨੇੜੇ ਜੇ ਹੋ ਕੇ ਬੈਠ ਗਿਆ ਉਸਦੇ। ਦੋਹਰਾ ਜਬ ਪਠਾਨ ਨਿਜ ਘਰ ਗਯੋ, ਜਦੋਂ ਪਠਾਨ ਜਾ ਉੱਠ ਕੇ ਘਰ ਨੂੰ ਚਲਾ ਗਿਆ, ਮਰਦਾਨਾ ਬਚ ਪ੍ਰਾਹਿ, ਉਹ ਜਿਹੜਾ ਰਬਾਬ ਨਾਲ ਗਾਉਣ ਵਾਲਾ ਢਾਡੀ ਉਹਨੂੰ ਬਚਨ ਕਿਹਾ ਇਸਨੇ। ਸ਼ੁਭ ਨਾਰ ਏਕ ਹਕਾਰਈ, ਆ ਵੀ ਬਾਹਰ ਬੈਠੇ ਬੜੇ ਚੰਗੇ ਜਿਹੜੇ ਸਤ ਪੁਰਸ਼ ਹੈ, ਚੰਗੇ ਸੁਭਾਅ ਵਾਲੇ, ਉਹ ਤੈਨੂੰ ਸੱਦ ਲਏ ਢਾਡੀਆ। ਚੱਲ ਢਾਡੀ ਤੇ ਸਪਾਹੀ, ਉਹ ਸਭਈ ਜਿਹੜੇ ਸਭ ਤੋਂ ਮਾਨ ਉਹਨਾਂ ਦੇ ਕੋਲ ਤੂੰ ਚੱਲ ਮੇਰੇ ਨਾਲ। ਚੌਪਈ ਲੈ ਕਰ ਸੰਗ ਤਿਸੈ ਤਤਕਾਲਾ, ਢਾਡੀ ਹੈ ਰਬਾਬ ਲੈ ਕੇ ਨਾਲ ਉਸਨੂੰ ਲੈ ਕੇ ਮਰਦਾਨੇ। ਗਏ ਨੇ ਆਇਓ ਵੈਸੇ ਜਹਾਂ ਕਿਰਪਾਲਾ ਜਿੱਥੇ ਦਿਆਲੂ ਕਿਰਪਾਲੂ ਸਤਿਗੁਰੂ ਬੈਠੇ ਉੱਥੇ ਆ ਪਹੁੰਚਾ ਹੈ ਲੱਗੀ ਸਮਾਧ ਨੈਣ ਅੰਖ ਖੁੱਲੇ ਇੱਧਰ ਮਹਾਰਾਜ ਦੀ ਸਮਾਧੀ ਲੱਗੀ ਹੈ ਨੇਤਰ ਬੰਦ ਹਨ ਤ੍ਰਿਪਤ ਰੂਪ ਦੁੱਤ ਦੁੱਖ ਤਲ ਮਲੇ ਹਾਂ ਇਸ ਤਰ੍ਹਾਂ ਸੋਹਣਾ ਸਰੂਪ ਕਰਕਾਸ਼ ਦਾ ਦੁੱਖਾਂ ਨੂੰ ਦਰਦਾਂ ਨੂੰ ਦਲ ਮਲ ਰਹੇ ਲੇ ਰਬਾਬ ਢਾਡੀ ਕਰ ਮਾਹੀ ਉਸ ਵੇਲੇ ਕਹਿੰਦੇ ਰਬਾਬੀ ਨੇ ਆਪਣੇ ਹੱਥਾਂ ਵਿੱਚ ਜਿਹੜਾ ਰਬਾਬ ਜਾ ਲੈ ਲਿਆ ਤਾਰ ਬਜਾਏ ਰਾਗ ਸੁਰ ਪ੍ਰਾਹੀ ਇਸ ਤਰ੍ਹਾਂ ਕਹਿੰਦੇ ਸਾਜ ਨੂੰ ਬਜਾਇਆ ਸੁਰ ਦੇ ਵਿੱਚ ਕਰਕੇ ਤੇ ਇਸ ਤਰ੍ਹਾਂ ਸੁਰ ਲਾ ਕੇ ਵਜਾਉਣਾ ਕੀਤਾ ਹੈ ਸੁਣ ਤੋ ਬਿਲੋਚਨ ਪੰਕਜ ਬਿਗਸੇ ਜਦੋਂ ਰਬਾਬ ਵਜਿਆ ਆਵਾਜ਼ ਸੁਣ ਕੇ ਮਹਾਰਾਜ ਦੇ ਨੇਤਰ ਕਵਲ ਵਾਂਗੂ ਖਿੜ ਗਏ ਖੁੱਲ ਗਏ ਭਜ ਹੈ ਨਾ ਆਸ ਗੁਰ ਬਰ ਨਰ ਧਿਕਸੇ ਭਾਈ ਬਾਲਾ ਜੀ ਕਹਿੰਦੇ ਐਸੇ ਗੁਰੂ ਨਾਨਕ ਸਾਹਿਬ ਨੂੰ ਜਿਹੜਾ ਨਾ ਯਾਦ ਕਰੇ ਨਾ ਜਪੇ ਉਹ ਤਾਂ ਤਿਰਕਾਰ ਯੋਗ ਪੁਰਸ਼ ਹੈ ਭਨ ਹੈ ਬਚਨ ਤੂੰ ਲੇ ਮਰਦਾਨਾ ਮਹਾਰਾਜ ਕਹਿੰਦੇ ਮਰਦਾਨੇ ਢਾਡੀ ਦੇ ਹੱਥਾਂ ਵਿੱਚੋਂ ਰਬਾਬ ਤੂੰ ਲੈ ਲੈ ਤਾਰ ਬਜਾਵੋ ਰਾਗ ਨਿਧਾਨ ਰਾਗਾਂ ਦੇ ਖਜ਼ਾਨਾ ਬਣ ਕੇ ਨਾ ਸੇਰ ਰਬਾਬ ਨੂੰ ਤੂੰ ਤਾਰ ਖੜਕਾ ਕੇ ਬਜਾ ਬਈ ਆਏ ਸਮਾਨ ਪਾਨ ਮਹਿਲੀਨਾ ਮਹਾਰਾਜ ਦੀ ਆਗਿਆ ਮੰਨ ਕੇ ਮਰਦਾਨੇ ਨੇ ਰਬਾਬ ਆਪਣੇ ਹੱਥਾਂ ਵਿੱਚ ਲੈ ਲਿਆ ਕਰ ਸੁਰ ਤਾਰ ਬਜਾਵਨ ਕੀਨ ਸੁਰ ਤਾਰ ਵਿੱਚ ਕਰਕੇ ਰਬਾਬ ਨੂੰ ਬਜਾਉਣਾ ਸ਼ੁਰੂ ਕੀਤਾ ਦੋਹਰਾ ਸੁਣ ਬਣ ਕੇ ਬ੍ਰਿਖ ਤਿਤ ਸਮੈ ਰਬਾਬ ਦੀ ਆਵਾਜ਼ ਸੁਣ ਕੇ ਜਿੰਨੇ ਕਹਿੰਦੇ ਜੰਗਲ ਦੇ ਜੀਆ ਜੰਤ ਪੰਛੀ ਹੈ ਬਿਰਸ਼ ਹੈ ਚੂਬਨ ਰਸ ਵੱਡ ਲਾਗ ਜਿਹੜੇ ਦਰਖਤ ਹੈ ਉਹਨਾਂ ਦੇ ਵਿੱਚੋਂ ਵੀ ਅੰਮ੍ਰਿਤ ਰਸ ਚੂਣ ਲੱਗ ਪਿਆ ਬਰਨ ਬਰਨ ਬਰ ਬਿਹੰਗ ਜੇ ਜਿਹੜੇ ਰੰਗਾਂ ਰੰਗਾਂ ਦੇ ਉੱਥੇ ਸ੍ਰੇਸ਼ਟ ਪੰਛੀ ਸੀ ਦਰਖਤਾਂ ਉੱਪਰ ਉਮ ਗਿਓ ਤਿੰਨ ਅਨੁਰਾਗ ਉਹਨਾਂ ਦੇ ਹਿਰਦੇ ਵਿੱਚ ਕਹਿੰਦੇ ਪ੍ਰੇਮ ਪਿਆਰ ਪੈਦਾ ਹੋਇਆ ਉਛਲ ਆਇਆ ਚੌਪਈ ਤੀਰ ਸਮੀਰ ਰਹੀ ਥਿਰ ਹੋਈ ਮਾਂ ਇਸ ਤਰ੍ਹਾਂ ਜਦੋਂ ਰਬਾਬ ਵੱਜਿਆ ਮਰਦਾਨਾ ਗਾਉਣ ਲੱਗਿਆ ਜਿਹੜੀ ਹਵਾ ਉਹ ਵੀ ਨੇੜੇ ਹੋ ਕੇ ਕਹਿੰਦੇ ਇਸ਼ਤਤ ਹੋ ਗਈ ਖੜ ਗਈ ਸੁਣੀ ਤਾਨ ਮੋਹੇ ਸਭ ਕੋਈ ਰਬਾਬ ਦੀ ਤਾਨ ਜੀ ਸੁਣੀ ਹੈ ਸਭ ਕੋਈ ਕਹਿੰਦੇ ਮੋਇਆ ਗਿਆ ਲੱਟੂ ਹੋ ਗਿਆ ਜਿਹਤੇ ਜੜ ਚੇਤਨ ਹੋ ਗਏ ਇਸ ਆਵਾਜ਼ ਨੂੰ ਸੁਣ ਕੇ ਜਿਹੜੇ ਜੜ ਸੀ ਨਾ ਬਿਰਸ਼ਾਦ ਕੋ ਚੇਤਨ ਹੋ ਗਏ ਜੇ ਚੇਤਨ ਸੇ ਜੜ ਵਤ ਪਏ ਚੇਤਨ ਸੀ ਪੰਛੀ ਆਦਿਕ ਜੜ ਵਤ ਬਿਰਸ਼ਾ ਵਤ ਹੋ ਗਏ ਅਹਿਲ ਬਨ ਕੇ ਮ੍ਰਿਗ ਆਏ ਭੇ ਠਾਂਡੇ ਕਹਿੰਦੇ ਜੰਗਲ ਦੇ ਜਿੰਨੇ ਹਰਨ ਆਦਿ ਕਿਸਾਨ ਆ ਕੇ ਜਿੱਥੇ ਰਬਾਬ ਵਜੀ ਉੱਥੇ ਆ ਖੜਿਆ ਹੋਏ ਆਤਮਨ ਮਹਿ ਅਨੁਰਾਗ ਹੈ ਬਾਡੇ ਕਹਿੰਦੇ ਮ੍ਰਿਗਾ ਹਰਨਾ ਦੇ ਮਨ ਵਿੱਚ ਵੀ ਬੜਾ ਪ੍ਰਮ ਪ੍ਰੇਮ ਪਿਆਰ ਵਧੇ ਆਇਆ ਸੋ ਢਾਡੀ ਸੁਣ ਕੇ ਸੁਣ ਬਿਸਮੈ ਭਇਓ ਉਹ ਜਿਹੜਾ ਢਾਡੀ ਹੈ ਮਰਦਾਨੇ ਤੋਂ ਰਬਾਬ ਦਾ ਆਵਾਜ਼ਾਂ ਸੁਣ ਕੇ ਵਜਾਉਂਦਾ ਸੁਣ ਕੇ ਚਰਜ ਹੋ ਗਿਆ ਬਿਸਰ ਆਪਣੇ ਤੇ ਛਿਨ ਗਇਓ ਇਹ ਜਿਹੜਾ ਢਾਡੀ ਉਹ ਵੀ ਆਪਣੇ ਆਪ ਦਾ ਆਪਾ ਭੁੱਲ ਗਏ ਇਹਨੂੰ ਵੀ ਕੋਈ ਹੋਸ਼ ਵੋਸ਼ ਨਹੀਂ ਰਹੀ ਇਹਦੀ ਵੀ ਸਮਾਧੀ ਜੀ ਲੱਗ ਗਈ ਕਿਤਨਾ ਕੁ ਚਿਰ ਭੇ ਬਚਨ ਬਖਾਨਾ ਜਦੋਂ ਕੁਝ ਕੁ ਚਰਾ ਹੋਇਆ ਬਚਨ ਜਾ ਕੇ ਆ ਸਤਿਗੁਰਾਂ ਨੇ ਵੱਡ ਗੁਣਵਾਨ ਨਤੋ ਸਮ ਆਨਾ ਢਾਡੀ ਨੇ ਕਹਿੰਦੇ ਕੁਛ ਸਮੇਂ ਤੋਂ ਬਚਨ ਕਿਹਾ ਮਰਦਾਨਿਆ ਤੇਰੇ ਵਰਗਾ ਗੁਣ ਵਾਲਾ ਤਾਂ ਕੋਈ ਦੁਨੀਆਂ ਵਿੱਚ ਹੋਰ ਹੈ ਨੀ ਜਿਹੋ ਜਿਹਾ ਰਬਾਬ ਜਾਉਣਾ ਤੂੰ ਹੀ ਵਜਾਉਣਾ ਹੈ ਬਹੁਤ ਦੇਸ਼ ਢਾਡੀ ਮੈਂ ਦੇਖੇ ਉਹ ਮਰਦਾਨਿਆ ਬਹੁਤ ਦੇਸਾਂ ਥਾਵਾਂ ਵਿੱਚ ਮੈਂ ਢਾਡੀ ਰਬਾਬ ਵਜਾਉਂਦੇ ਦੇਖੇ ਅਸ ਗੁਣ ਕਿਹ ਮੈਂ ਨਹੀਂ ਵਿਸੇਖੇ ਉਹ ਮਰਦਾਨੇ ਇਹੋ ਜਿਹਾ ਵਿਸ਼ੇਸ਼ ਗੁਣ ਜੇ ਇਹੋ ਜਿਹਾ ਤੇਰੇ ਵਿੱਚ ਹੈ ਕਿਸੇ ਵਿੱਚ ਹੀ ਹੈ ਨਹੀਂ ਦੋਹਰਾ ਸ੍ਰੀ ਨਾਨਕ ਬੋਲੇ ਬਹਰ ਉਸ ਤੋਂ ਬਾਅਦ ਫਿਰ ਗੁਰੂ ਨਾਨਕ ਸਾਹਿਬ ਜੀ ਬਚਨ ਬੋਲੇ ਕਹ ਮਰਦਾਨਾ ਬੈਨ ਮਰਦਾਨਿਆ ਤੂੰ ਕੋਈ ਦਸ ਬਚਨ ਕੈਸੋ ਗੁਣ ਮਨ ਮਾਨਿਆ ਜਿਹੜਾ ਰਬਾਬ ਦਾ ਗੁਣ ਤੈਨੂੰ ਦਿੱਤਾ ਸੀ ਕਿਹੋ ਜਿਹਾ ਉਹਦੇ ਵਿੱਚ ਤੇਰਾ ਮਨ ਮੰਨਿਆ ਗਾਵਨ ਤਾਰ ਬਜੈਨ ਤੂੰ ਗਾਇਆ ਸੀ ਇਹ ਤਾਰ ਜੀ ਬਜਾ ਕੇ ਤਾਰ ਖੜਕਾ ਕੇ ਰਬਾਬ ਨੂੰ ਕਿਹੋ ਜਿਹਾ ਤੇਰਾ ਮਨ ਮੰਨਿਆ ਚੌਪਈ ਸੁਣੋ ਪ੍ਰਭੂ ਆਨਨ ਇੱਕ ਮੇਰੋ ਮੈਂ ਕਹਿਣ ਲੱਗਾ ਪਰਮੇਸ਼ਰ ਸਰੂ ਮੇਰਾ ਤਾਂ ਇੱਕ ਮੁੱਖ ਹੈ ਕਿਹ ਬਿਦ ਸੁਜਸ ਬਖਾਨੋ ਤੇਰੋ ਇੱਕ ਮੁੱਖ ਨਾਲ ਮਾਰਾ ਤੁਹਾਡਾ ਕਿਵੇਂ ਮੈਂ ਸੇਸ਼ ਜਸ ਆਖਾਂ ਪੂਰਨ ਪੁਰਖ ਜੇ ਆਪ ਖੁਦਾਏ ਨਾ ਤਾਂ ਮਾਰਾ ਤੂੰ ਪੂਰਨ ਪੁਰਖ ਹੋ ਜਾਂ ਤੁਸੀਂ ਆਪ ਹੀ ਖੁਦਾ ਹੋ ਜੇ ਬਚ ਤੇ ਮੁਝ ਅਸਗੁਣ ਆਏ ਆਪ ਜੀ ਦੇ ਬਚਨ ਨਾਲ ਹੀ ਮਾਰਾ ਇਹੋ ਜਿਹੇ ਰਬਾਬ ਹੋਣ ਦਾ ਮੇਰੇ ਕੋਲ ਗੁਣ ਆ ਗਿਆ ਸਹਿਜੇ ਹੀ ਗਾਏ ਨ ਕਬਹੂ ਤਾਰ ਬਜਾਇਆ ਮਾਰਾ ਨਾ ਅੱਜ ਤੱਕ ਮੈਂ ਰਬਾਬ ਲੈ ਕੇ ਕਿਤੇ ਬਜਾਇਆ ਸੀ ਤੇ ਨਾ ਇਹ ਰਬਾਬ ਜਾ ਕੇ ਕਿਤੇ ਗਾਇਆ ਸੀ ਅਬ ਹੈ ਅਚਾਨਕ ਗੁਣ ਮੈਂ ਪਾਇਆ ਤੁਹਾਡੇ ਵਰ ਰੂਪ ਬਚਨ ਕਰਕੇ ਅਚਨ ਚ ਅਚਾਨਕ ਹੀ ਇਹ ਮੈਂ ਗੁਣ ਪਾ ਲਿਆ ਲਾਭ ਪਾ ਲਿਆ ਉੱਠਿਓ ਬੰਦ ਕਰ ਦੀਨ ਕੀਨੀ ਬੰਧਨ ਮਰਦਾਨਾ ਉੱਠ ਖੜੋਤਾ ਹੈ ਮਹਾਰਾਜ ਦੇ ਚਰਨਾਂ ਤੇ ਨਮਸਕਾਰ ਕੀਤੀ ਤਬ ਦਰਸ਼ਨ ਤ੍ਰੈ ਤਾਪ ਨਿਕੰਦਨ ਲੱਗਿਆ ਮਹਾਰਾਜ ਤੁਹਾਡੇ ਦਰਸ਼ਨ ਤਾਂ ਤਿੰਨੇ ਤਾਪਾਂ ਨੂੰ ਆਦ ਵਿਆਦ ਉਪਾਦਾਂ ਨੂੰ ਨਾਸ ਕਰਨ ਵਾਲੇ ਜੇ ਬੇਦ ਬਦਨ ਬਦਹੋ ਸੁਖ ਧਾਮਾ ਇਹ ਸੁਖਾਂ ਦੇ ਘਰ ਹੁਣ ਜਿਵੇਂ ਵੀ ਮੁੱਖੋਂ ਤੁਸੀਂ ਬਚਨ ਮੈਨੂੰ ਕਹੋਗੇ ਤੇ ਬੇਦ ਕਰ ਹੋ ਅਬ ਹੈ ਸੁਖ ਕੰਮ ਇਹ ਸੁਖਾਂ ਤੇ ਸੁਖਾਂ ਦੀਆਂ ਕਾਮਨਾ ਪੂਰੀਆਂ ਕਰਨ ਵਾਲੇ ਜਾਂ ਸੁਖਦਾਈ ਕੰਮ ਉਹੀ ਹੁਣ ਮੈਂ ਕਰਾਂਗਾ ਸੁਣ ਬੋਲੇ ਪ੍ਰਭ ਦੀਨ ਦਿਆਲਾ ਗੁਰੂ ਮਹਾਰਾਜ ਗਰੀਬਾਂ ਤੇ ਦਿਆਲਤਾ ਕਰਨ ਵਾਲੇ ਮਰਦਾਨੇ ਤੋਂ ਸੁਣ ਕੇ ਬੋਲੇ ਲੇ ਹੋ ਰਬਾਬ ਜੋ ਰੁਚਰ ਵਿਸਾਲਾ ਐਵੇਂ ਮਰਦਾਨੇ ਇਹਦੇ ਨਾਲ ਵੀ ਜਿਹੜਾ ਵਧੀਆ ਰਬਾਬ ਹੋਵੇ ਉਹ ਤੂੰ ਵੀ ਮੁੱਲ ਖਰੀਦ ਲੈ ਤੋਹਰਾ ਪ੍ਰਭ ਜੀ ਲੇ ਹੋ ਤੰਬੂਰ ਕੋ ਇਹ ਮਰਦਾਨਾ ਕਹਿਣ ਲੱਗਿਆ ਮਾਰਾ ਰਬਾਬ ਕਹਿਣ ਲੈਣਾ ਕੋਈ ਤੰਬੂਰਾ ਲੈ ਲਾਂਗੇ ਸ਼ੁਭ ਆਵਾਜ਼ ਹੋਏ ਜਾ ਇਸ ਤੰਬੂਰੇ ਸਾਜ ਦੀ ਬੜੀ ਚੰਗੀ ਸੋਹਣੀ ਸੁਰੀਲੀ ਆਵਾਜ਼ ਹੋਵੇ ਸੁੰਦਰ ਹਰ ਵੋ ਭਾਰ ਮਹਿ ਤੰਬੂਰਾ ਸੋਹਣਾ ਹੋ ਦੂਜਾ ਉਹਦਾ ਭਾਰ ਹੌਲਾ ਜਾ ਹੋਊਗਾ ਗਾਏ ਬਜਾਵੋ ਤਾਂ ਤੰਬੂਰਾ ਮਾਰਾ ਬਜਾ ਕੇ ਮੈਂ ਗਾਇਆ ਕਰਾਂਗਾ ਚੌਪਈ ਸ੍ਰੀ ਮੁਖ ਬੋਲੇ ਸੁਣ ਮਰਦਾਨਾ ਮਾਰਾ ਸੁਣ ਕੇ ਮੁੱਖੋਂ ਬੋਲੇ ਮਰਦਾਨਾ ਸੁਣ ਲੈ ਸੂਦੋ ਬਾਧਿਤ ਇਹ ਸੁਖ ਸਨ ਇਹ ਜਿਹੜਾ ਰਬਾਬ ਹੈ ਨਾ ਇਹ ਸਿੱਧਾ ਹੈ ਤੇ ਇਹ ਬਜਾਉਣਾ ਵੀ ਸੌਖਾ ਹੈ ਆਸਾਨ ਹੈ ਅਪਰ ਜੇ ਆਹ ਮਿਲੇ ਚਤੁਰਾਈ ਹੋਰ ਜਿਹੜੇ ਕੋਈ ਸਾਜ ਹੈ ਨਾ ਉਹਨਾਂ ਵਿੱਚ ਚਤੁਰਾਈ ਮਿਲੀ ਹੁੰਦੀ ਹੈ ਵਿਸ਼ੇ ਵਾਸ਼ਨਾ ਸੋ ਉਪਜਾਈ ਜਦੋਂ ਕੋਈ ਉਹ ਸਾਜ ਸੁਣਦਾ ਵਿਸ਼ੇ ਵਾਸ਼ਨਾ ਪੈਦਾ ਕਰਦੇ ਅੰਦਰ ਪ੍ਰਭ ਜੀ ਰਾਵਰ ਸੁਭ ਗੁਰ ਜਾਈ ਗੁਰੂ ਮਹਾਰਾਜ ਆਪ ਜੀ ਦੀ ਬੜੀ ਚੰਗੀ ਆਗਿਆ ਮੈਨੂੰ ਰੁਚੈ ਜ ਤੁਮਕੋ ਭਲ ਬਿਦ ਸਾਈ ਜਿਹੜਾ ਮਹਾਰਾਜ ਤੁਹਾਨੂੰ ਸਾਜ ਪਾਉਣ ਰੁਚਦਾ ਚੰਗਾ ਲੱਗਦਾ ਉਹ ਮੇਰੇ ਲਈ ਚੰਗਾ ਹੈ ਦੀਜੈ ਮੋਲ ਅਬ ਹੈ ਮੈਂ ਜਾਊਂ ਚੰਗਾ ਮਹਾਰਾਜ ਮੈਨੂੰ ਰਬਾਬ ਦਾ ਮੁੱਲ ਦਿਓ ਤੇ ਮੈਂ ਚਲਾ ਜਾਂਦਾ ਖੋਜ ਰਬਾਬ ਨਗਰ ਤੇ ਲਿਆਊਂ ਸੁਲਤਾਨ ਵਿੱਚੋਂ ਪੁਰ ਵਿੱਚੋਂ ਢੂੰਡ ਕੇ ਸੋਹਣਾ ਰਬਾਬ ਮੈਂ ਖਰੀਦ ਲਿਆਵਾਂਗਾ ਸ੍ਰੀ ਗੁਰ ਕਹੇ ਜਾਚਨਾ ਜੋ ਗੁਰੂ ਮਹਾਰਾਜ ਕਹਿੰਦੇ ਵੀ ਜਿਹੜਾ ਕੋਈ ਰੁਪਈਆਂ ਦਾ ਮੰਗਣਾ ਹੈ ਨਹਿ ਨੀਕੀ ਜਾਣਹਿ ਸਭ ਕੋ ਇਸ ਗੱਲ ਨੂੰ ਤਾਂ ਸਿਆਣੇ ਕੋਈ ਚੰਗਾ ਨੀ ਜਾਣਦੇ ਕਿ ਹੱਥ ਟਕੇ ਰੁਪਈਏ ਮੰਗਣੇ ਕਿਸੇ ਤੋਂ ਤਦ ਪਚਾਹ ਜਬ ਲੱਗ ਹੋਇਆ ਪ੍ਰਾਣੀ ਤਾਂ ਵੀ ਮਰਦਾਨੇ ਜਿੰਨਾ ਚਿਰ ਇਹ ਮਨੁੱਖ ਦੇ ਕਹਿੰਦੇ ਜੀਵ ਜ਼ਿੰਦਗੀ ਹੁੰਦੀ ਹੈ ਕਹਿੰਦੇ ਮੰਗ ਜੀ ਬਣੀ ਰਹਿੰਦੀ ਹੈ ਜਾਚਨ ਕਰਵਾਵਹਿ ਗੁਣ ਹਾਨੀ ਇਹ ਗੁਣਾਂ ਨੂੰ ਜਿਹੜੀ ਨਾਸ ਕਰਨ ਵਾਲੀ ਮੰਗ ਜੀ ਹੈ ਨਾ ਮਨੁੱਖ ਤੋਂ ਜਿਹੜੀ ਇਹ ਚਾਹਨਾ ਕਰਵਾਈ ਜਾਂਦੀ ਹੈ ਦੋਹਰਾ ਜਾਵਹ ਸੁਸਾ ਆਵਾਸ ਚੰਗਾ ਵੀ ਜੇ ਰੁਪਈਏ ਲੈਣੇ ਹੈ ਤੇ ਫਿਰ ਤੂੰ ਸਾਡੇ ਭੈਣ ਦੇ ਘਰੇ ਚਲਾ ਜਾ ਮੁੱਲ ਰਬਾਬ ਕੇ ਹੇਤ ਜਿਹੜਾ ਰਬਾਬ ਦਾ ਮੁੱਲ ਹੈ ਉੱਥੋਂ ਤੈਨੂੰ ਮਿਲ ਜਾਏਗਾ ਸੁਣ ਗਵਨਿਓ ਗ੍ਰਹਿ ਨਾਨਕੀ ਕਿਉਂ ਸੁਣ ਕੇ ਜਿੱਥੇ ਭੈਣ ਦਾ ਘਰ ਉੱਧਰ ਨੂੰ ਚੱਲ ਪਿਆ ਮਰਦਾਨਾ ਤਾਜ ਬੇਲੀ ਕੁੱਲ ਕੇਤ ਜੀਆਂ ਦੇ ਕੁੱਲ ਦੇ ਤੁਜਾਰੂ ਸਤਿਗੁਰਾਂ ਨੂੰ ਉੱਥੇ ਜੰਗਲ ਵਿੱਚ ਹੀ ਛੱਡ ਕੇ ਸੋਰਠਾ ਸੋ ਢਾਡੀ ਕਹਿ ਬੈਨ ਉਹ ਜਿਹੜਾ ਢਾਡੀ ਰਬਾਬ ਵਾਲਾ ਸੀ ਉਹਨੇ ਬਚਨ ਸਤਿਗੁਰਾਂ ਨੂੰ ਕਿਹਾ ਲੀਜੈ ਇਹੋ ਰਬਾਬ ਕਾਹਨੂੰ ਮੁੱਲ ਖਰੀਦਣਾ ਰਬਾਬ ਇਹ ਮੇਰੇ ਕੋਲੋਂ ਹੀ ਲੈ ਲਓ ਇਹਨੂੰ ਮਰਦਾਨੇ ਨੂੰ ਦੇ ਦਿਓ ਬੋਲੇ ਕਰੁਣਾ ਐਨ ਗੁਰੂ ਮਹਾਰਾਜ ਕਿਰਪਾ ਦੇ ਘਰ ਉਹ ਸੁਣ ਕੇ ਢਾਡੂ ਨੂੰ ਬੋਲੇ ਪਹੁੰਚੋ ਹਮ ਨਿਜ ਨਿਕਟ ਰੱਖ ਕਹਿੰਦੇ ਵੀ ਤੂੰ ਦੇ ਦਿੱਤਾ ਸਾਡੇ ਕੋਲ ਪਹੁੰਚ ਗਿਆ ਇਸ ਕਰਕੇ ਰਬਾਬ ਨੂੰ ਤੂੰ ਆਪਣੇ ਕੋਲ ਹੀ ਰੱਖ ਲੈ ਸੋਰਠਾ ਦਇਆ ਦ੍ਰਿਸ਼ਟ ਕੋ ਦੇਖ ਉਸ ਵੇਲੇ ਮਿਹਰ ਭਰੀ ਨਿਗਾਹ ਨਾਲ ਉਹ ਢਾਡੀ ਵੱਲੀ ਤੱਕ ਕੇ ਤੁਰ ਮਤ ਦੁੱਖ ਦਰੁੱਤ ਦੂਰ ਕੀਏ। ਉਹਦੀ ਖੋਟੀ ਮਤ ਵੀ ਹੋਰ ਜਿਹੜੇ ਦੁੱਖ ਆ ਬੜੀ ਛੇਤੀ ਦੂਰ ਕਰ ਦਿੱਤੇ। ਹਰਖ ਵਿਸ਼ੇਖ ਪਰੇਖ ਇਸ ਤਰ੍ਹਾਂ ਪਰੇ ਕਰਕੇ ਬਹੁਤ ਖੁਸ਼ ਹੋਇਆ ਢਾਡੀ। ਲੱਖ ਅਲੇਖ ਨੇ ਵੇਖ ਲਈਏ, ਜਾਣ ਲਿਆ ਵੀ ਜਿਹੜਾ ਅਲੇਖ ਹੈ ਉਹਨੇ ਕਹਿੰਦੇ ਮੈਂ ਇਸ ਭੇਖ ਧਾਰਨ ਕੀਤਾ ਜਿਹਨੇ ਜਿਹੜਾ ਲਿਖਿਆ ਤੋਂ ਰਹਿ ਤੋਂ ਉਹੀ ਗੁਰੂ ਨਾਨਕ ਸਾਹਿਬ ਬਣ ਕੇ ਆਇਆ ਹੋਇਆ। ਚੌਪਈ ਸਦਨ ਜਾਏ ਭਾਖਤ ਮਰਦਾਨਾ, ਇੱਧਰ ਭੈਣ ਨਾਨਕੀ ਜੇ ਘਰੇ ਜਾ ਕੇ ਮਰਦਾਨਾ ਕਹਿਣ ਲੱਗੇ। ਤਬ ਭਰਾਤਾ ਇੱਕ ਸਵਾਲ ਬਖਾਨਾ, ਹੇ ਭੈਣ ਤੇਰੇ ਗੁਰੂ ਨਾਨਕ ਭਰਾ ਨੇ ਕਾ ਸਵਾਲ ਜਿਹਾ ਪਾਇਆ ਤੈਨੂੰ। ਸੁਣ ਹਰਖੀ ਆਨਨ ਬਚ ਭਨਿਆ, ਸੁਣ ਕੇ ਖੁਸ਼ ਹੋ ਗਈ ਮੁੱਖੋਂ ਬਚਨਿਆ ਕਿਹਾ। ਆਜ ਜਨਮ ਮੈਂ ਸਫਲਾ ਗਣਿਆ, ਇਹ ਮਰਦਾਨੇ ਅੱਜ ਮੈਂ ਆਪਣੇ ਜਨਮ ਨੂੰ ਸਫਲਾ ਜਾਣਿਆ। ਧਨ ਭਾਗ ਮੈਂ ਆਪਣਾ ਜਨ, ਆਪਣੇ ਨੂੰ ਕਹਿੰਦੇ ਧੰਤਾ ਯੋਗ, ਆਪਣੇ ਭਾਗਾਂ ਨੂੰ ਧੰਤਾ ਯੋਗ ਜਾਣਿਆ। ਕਰੋ ਨਿਸੰਗ ਸਵਾਲ ਮਰਦਾਨ, ਮਰਦਾਨੇ ਜਿਹੜਾ ਕੋਈ ਸਵਾਲ ਪਾਇਆ ਉਹ ਨਿਸੰਗ ਦੇ ਕੇ ਤੂੰ ਕਹਿ ਦੇ, ਸੰਗ ਲਾ ਕੇ ਦੱਸ ਦੇ। ਮੁਝੇ ਨਾ ਜਾਣੈ ਦੀਨ ਅਵਾਸੂ, ਹਾਂ ਮਰਦਾਨਾ ਕਹਿਣ ਲੱਗਿਆ ਹੈ ਨਾਨਕੀ ਮੈਨੂੰ ਤਾਂ ਗੁਰੂ ਨਾਨਕ ਸਾਹਿਬ ਜੀ ਨੇ ਘਰ ਵੱਲ ਹੁਣ ਜਾਣ ਨਹੀਂ ਦਿੱਤਾ ਹੈ। ਘਰ ਅਭਿਲਾਖ ਰੱਖਿਓ ਨਿਜ ਪਾਸੂ, ਮਹਾਰਾ ਨੇ ਖਾਸ ਕਰਕੇ ਤੇ ਮੈਨੂੰ ਆਪਣੇ ਕੋਲ ਪੱਕੇ ਤੌਰ ਤੇ ਰੱਖ ਲਿਆ ਹੈ। ਅਬ ਹੈ ਰਬਾਬ ਖਰੀਦਣ ਭੇਜਾ, ਹੁਣ ਮੈਨੂੰ ਮਹਾਰਾ ਨੇ ਰਬਾਬ ਖਰੀਦਣ ਲਈ ਭੇਜਿਆ ਹੈ। ਕਹਿਓ ਮੋਲ ਭਗਨੀ ਤੇ ਲੈ ਜਾ, ਮੈਨੂੰ ਕਿਹਾ ਵੀ ਰਬਾਬ ਦਾ ਜਿਹੜਾ ਮੁੱਲ ਹੈ ਰੁਪਈਏ ਉਹ ਭੈਣ ਕੋਲੋਂ ਲੈ ਜਾ। ਭੰਤ ਨਾਨਕੀ ਭਲਾ ਭਇਓ ਹੈ, ਉਸ ਵੇਲੇ ਸੁਣ ਕੇ ਮਰਦਾਨੇ ਤੋਂ ਕਹਿਣ ਲੱਗੀ ਵੀ ਇਹ ਤਾਂ ਬਹੁਤ ਚੰਗਾ ਹੋਇਆ ਜੇ ਤੂੰ ਭਰਾਤਾ ਨਿਕਟ ਰਹਿਓ ਹੈ। ਵੀ ਮਰਦਾਨੇ ਤੂੰ ਮੇਰੇ ਭਰਾ ਗੁਰੂ ਨਾਨਕ ਸਾਹਿਬ ਕੋਲ ਪੱਕਾ ਰਹਿ ਕੇ ਬਹੁਤ ਚੰਗੀ ਗੱਲ ਹੋ ਗਈ। ਦੋਹਰਾ ਇੱਕ ਰਬਾਬ ਕਿਆ ਵਸਤ ਹੈ, ਵੀ ਮਰਦਾਨੇ ਇੱਕ ਰਬਾਬ ਦੀ ਵਸਤੂ ਆ ਚੀਜ਼ ਭਲਾ ਕੀ। ਸੱਤ ਰਬਾਬ ਲੈ ਦਿਓ, ਮੈਂ ਤੈਨੂੰ ਮਰਦਾਨਿਆ ਸੌ ਰਬਾਬ ਵੀ ਲੈ ਦੇਵਾਂਗੀ। ਬਧ ਹੋ ਜਾਏ ਸੋਦਰ ਜਸੋ, ਇਸ ਕਰਕੇ ਮੇਰੇ ਭਰਾ ਦੇ ਕੋਲ ਜਾ ਕੇ ਛੇਤੀ ਦੇ ਕੇ ਕਹਿਣਾ ਤੂੰ ਬਚਣ। ਸਦਨ ਹੈ ਬਦਨ ਦਿਖੇਓ, ਭੈਣ ਕਹਿ ਰਹੀ ਹੈ ਵੀ ਆਪਣੇ ਘਰ ਦੇ ਵਿੱਚ ਆ ਕੇ ਮੁੱਖ ਦਿਓ ਦਰਸ਼ਨ ਦਿਓ, ਇਹ ਬਚਨ ਕਹਿਣਾ ਮੇਰੇ ਵੱਲੋਂ। ਚੌਪਈ ਸੁਣ ਘਰ ਗਮਨਿਓ ਪੁਨ ਮਰਦਾਨਾ, ਕਿਉਂ ਸੁਣ ਕੇ ਮਰਦਾਨਾ ਸਤਿਗੁਰਾਂ ਕੋਲ ਚੱਲ ਆਇਆ। ਤੁਮ ਹੈ ਹਕਾਰ ਹੈ ਕਿਰਪਾ ਨਿਧਾਨਾ, ਗਿਆ ਮਹਾਰਾਜ ਤੁਹਾਡੇ ਵੱਡੇ ਭੈਣ ਜੀ ਤੁਹਾਨੂੰ ਬੁਲਾ ਰਹੇ ਆ ਸਦਰੇ। ਦਰਸ਼ਨ ਕੀ ਔਰ ਬਹੁ ਅਭਿਲਾਖਾ, ਕਹਿੰਦੇ ਆ ਵੀ ਮਹਾਰਾਜ ਦੇ ਦਰਸ਼ਨ ਕਰਨ ਦੀ ਬਹੁਤ ਬੜੀ ਤਕੜੀ ਖਾਸ ਹੈ। ਸਤ ਰਬਾਬ ਲੈ ਦਿਓ ਭਾਖਾ, ਉਹਨਾਂ ਤੇ ਖੁਸ਼ ਹੋ ਕੇ ਕਿਹਾ ਵੀ ਮਰਦਾਨਿਆ ਤੈਨੂੰ ਸੌ ਰਬਾਬ ਮੈਂ ਲੈ ਦਿਓ। ਸੁਣ ਕਰ ਬੋਲੇ ਦੀਨ ਦਿਆਲਾ, ਗਰੀਬਾਂ ਤੇ ਦਿਆਲਤਾ ਕਰਨ ਵਾਲੇ ਆ ਸੁਣ ਕੇ ਬੋਲੇ। ਮੋਤੇ ਭਗਨੀ ਵੈਸ ਵਿਸਾਲਾ, ਮਰਦਾਨੇ ਜਿਹੜੀ ਸਾਡੀ ਭੈਣ ਆ ਉਹਦੀ ਸਾਡੇ ਨਾਲੋਂ 3 ਸਾਲ ਵੱਡੀ ਉਮਰ ਹੈ। ਤੇ ਰਜਾਏ ਹਾਂ ਮੇਟਵ ਨਾਹੀ, ਵੱਡੀ ਭੈਣ ਦੀ ਵੀ ਆਪਾਂ ਆਗਿਆ ਨੀ ਕਿਤੇ ਮੋੜਨੀ ਹੈ। ਇਉਂ ਭਨ ਚੱਲੇ ਭਗਨ ਘਰ ਜਾਹੀ, ਇਉਂ ਬਚਨ ਕਹਿੰਦੇ ਆਪਣੇ ਭੈਣ ਦੇ ਘਰ ਵੱਲ ਨੂੰ ਆਪ ਜੀ ਚੱਲ ਪਏ ਜੰਗਲ ਤੋਂ ਉੱਠ ਕੇ। ਮੰਦ ਮੰਦ ਜਿਨਕੀ ਗਤ ਰੂਰੀ, ਜੀ ਕਹਿੰਦੇ ਜਿਨ੍ਹਾਂ ਦੀ ਜਿਹੜੀ ਗਤੀ ਹੈ ਟੋਰ ਬੜੀ ਸੁੰਦਰ ਹੈ, ਸਹਿਜ ਸਹਿਜ ਚੱਲ ਰਹੇ, ਹੌਲੀ ਹੌਲੀ ਜਾ ਰਹੇ। ਧਰ ਹੈ ਜ ਧਿਆਨ ਕਾਮਨਾ ਪੂਰੀ, ਇਸੇ ਗੁਰੂ ਨਾਨਕ ਸਾਹਿਬ ਦਾ ਜੋ ਚਲਦਿਆਂ ਦਾ ਧਿਆਨ ਧਾਰੇਗਾ ਉਹਦੀ ਕਾਮਨਾ ਹੋ ਜਾਏ। ਗਮਨਤ ਮਰਦਾਨਾ ਪਸ਼ਚਾਤੀ, ਭਾਈ ਮਰਦਾਨਾ ਜੀ ਸਤਿਗੁਰੂ ਦੇ ਪਿੱਛੇ ਪਿੱਛੇ ਚੱਲ ਰਿਹਾ। ਸੁਣ ਹੋ ਕਥਾ ਸਰਬ ਸੁਖਦਾਤੀ, ਭਾਈ ਬਾਲਾ ਜੀ ਕਹਿੰਦੇ ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਦੀ ਜਿਹੜੀ ਕਥਾ ਸਾਰੇ ਸੁਖ ਦੇਣ ਵਾਲੀ ਹੈ ਉਹ ਵੀ ਅੱਗੇ ਸੁਣੋ। ਇੱਥੇ ਜਿਹੜਾ ਅਧਿਆ ਹੈ ਇੱਥੇ ਪ੍ਰਸੰਗ ਕਵੀ ਭਾਈ ਬਾਲਾ ਜੀ ਨੇ ਪੂਰਾ ਕਰ ਦਿੱਤਾ ਹੈ। ਜਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਆਪਣੇ ਭੈਣ ਦੇ ਘਰ ਦੇ ਵਿੱਚ ਆ ਕੇ ਬਰਾਜੇ, ਜੋ ਬਚਨ ਬਿਲਾਸ ਭੈਣ ਨਾਲ ਹੋਏ ਉਹ, ਭਾਈ ਮਰਦਾਨਾ ਜੀ ਜਿਵੇਂ ਸੋਹਣਾ ਰਬਾਬ ਲੈ ਕੇ ਆਇਆ ਅਤੇ ਸਤਿਗੁਰੂ ਦੀ ਹਜ਼ੂਰੀ ਵਿੱਚ ਬੈਠ ਕੇ ਤਾਂ ਨਿਰੰਕਾਰ ਤੋਂ ਹੀ ਨਿਰੰਕਾਰ ਦੀ ਅਵਸਰ ਵਿੱਚ ਆਵਾਜ਼ ਨਿਕਲੀ ਅਤੇ ਮਹਾਰਾਜ ਦੀ ਸਮਾਧੀ ਲੱਗ ਗਈ। ਉਹ ਪ੍ਰਸੰਗ ਸੁੰਦਰ ਅਗਲੇ ਅਧਿਆਇ ਵਿੱਚ ਆਏਗਾ। ਜਿਸ ਤਰ੍ਹਾਂ ਮਹਾਰਾਜ ਨੇ ਫਿਰ ਸੰਸਾਰ ਨੂੰ ਤਾਰਨ ਵਾਸਤੇ ਇੱਥੋਂ ਚਾਲੇ ਮਾਰੇ,